ਗੁਰੂ ਸਾਹਿਬ ਜੀਓ ਦੋਹਰਾ ਦਿਜਬਰ ਖੇਡਾ ਸੋਏਰੀ ਦੁਰਗਾ ਭਗਤ ਵਿਸਾਲ ਨਿਤ ਪ੍ਰਤ ਪੂਜਾ ਬਹੁ ਕਰੇ ਧਰੇ ਧਿਆਨ ਸਭ ਕਾਲ ਦਿਜਬਰ ਖੇਡਾ ਸੋਏਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਕੁਝ ਦਿਨ ਪਹਿਲਾਂ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਸੀ। ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਵਿੱਚ ਇਸ ਸਥਾਨ 'ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਬਰਸੀ ਮਨਾਈ ਜਾਂਦੀ ਹੈ। ਉਸਦੇ ਕਰਕੇ ਕੁਝ ਦਿਨ ਆਪਾਂ ਇਹ ਗੁਰ ਇਤਿਹਾਸ ਦੀ ਵਿਚਾਰ ਨਹੀਂ ਕਰ ਸਕੇ। ਗੁਰਮਤਿ ਵਿਚਾਰਾਂ ਗੁਰਬਾਣੀ ਦੁਆਰਾ ਹੀ ਉਹ ਬਾਹਰੋਂ ਆਏ ਸਿਆਣੇ ਪੁਰਸ਼ ਕਰਦੇ ਰਹੇ, ਆਪਾਂ ਸਰਵਣ ਕਰਕੇ ਲਾਹਾ ਲੈਂਦੇ ਰਹੇ ਹਾਂ। ਜਿੱਥੇ ਪਿੱਛੇ ਪ੍ਰਸੰਗ ਆਪਾਂ ਛੱਡਿਆ ਸੀ, ਇਸ ਤੋਂ ਅੱਗੇ ਅੱਜ ਪ੍ਰਾਰੰਭ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਗੁਰੂ ਅੰਗਦ ਸਾਹਿਬ ਜੀ ਦੇ ਵਰ ਰੂਪ ਬਚਨ ਸੀ, ਉਹਨਾਂ ਨੂੰ ਪੂਰਿਆਂ ਕਰਦਿਆਂ ਹੋਇਆਂ ਜਿਹੜੇ ਨਸਾਵੇਂ ਉਹਨਾਂ ਨੂੰ ਤੁਸੀਂ ਥਾਂ ਬਖਸ਼ਣ ਵਾਲੇ ਹੋਵੋਗੇ, ਨਿਓਟਿਆਂ ਦੀ ਨਿਓਟ ਹੋਵੋਗੇ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋਵੋਗੇ, ਉਹ ਵਚਨ 'ਤੇ ਫੁੱਲ ਚੜਾਉਂਦਿਆਂ ਹੋਇਆਂ ਆਪ ਜੀ ਨੇ ਪ੍ਰੇਮੀ ਕੁਸ਼ਟੀ ਵਰਗਿਆਂ ਨੂੰ ਕੋੜ ਆਦਿਕ ਦੇ ਜਿਹੜੇ ਮਹਾਨ ਭੈੜੇ ਰੋਗ ਆ ਉਹਨਾਂ ਨੂੰ ਖਤਮ ਕਰਕੇ ਭੋਗ ਅਤੇ ਮੋਗ ਬਖਸ਼ ਕੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਗੁਰਮੁਖ ਦੀ ਵੀ ਬਖਸ਼ਿਸ਼ ਕਰਕੇ ਸਿੱਖੀ ਦੇ ਪ੍ਰਚਾਰ ਲਈ ਭੇਜ ਦਿੱਤਾ। ਇਹੋ ਜਿਹੇ ਆਪਾਂ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਵੇਂ ਪਿੱਛੇ ਸਿੰਘਾਂ ਉੱਪਲ ਗੋਦ ਦਾ ਜਿਹੜਾ ਗੁਰੂ ਕਾ ਸਿੱਖ ਹੈ ਉਹਦੀ ਲੜਕੀ ਮਥੋ ਇਹਦੇ ਨਾਲ ਇਹਦੀ ਸ਼ਾਦੀ ਕਰ ਦਿੱਤੀ ਸੀ, ਪ੍ਰੇਮਾ ਨਾਮ ਬਦਲ ਕੇ ਇਹਦਾ ਨਾਮ ਮੁਰਾਰੀ ਰੱਖ ਦਿੱਤਾ ਸੀ। ਇਹ ਤਾਂ ਭਗਵਾਨ ਕ੍ਰਿਸ਼ਨ ਵਰਗਾ ਹੈ, ਉਹਨੂੰ ਕੋਈ ਲੜਕੀ ਵਿਆਹੇ ਵੀ ਉਹ ਲੋਕ ਪ੍ਰਲੋਕ ਵਿੱਚ ਸਿੱਖ ਸੁਖੀ ਰਹੇਗਾ। ਇਹਨੇ ਆਗਿਆ ਦਾ ਪਾਲਣ ਕੀਤਾ। ਘਰਵਾੜੀ ਬਹੁਤ ਲੜਾਕੀ ਜੀ ਸੀ, ਉਹਨੂੰ ਲੰਗਰ ਵੱਲ ਨੂੰ ਭੇਜ ਦਿੱਤਾ। ਤੈਨੂੰ ਗੁਰੂ ਮਹਾਰਾਜ ਨੇ ਇਹ ਕਿਹਾ ਵੀ ਅੱਜ ਸਾਰੀ ਦਿਹਾੜੀ ਉੱਧਰ ਲੰਗਰ ਖਿਆ, ਇੱਧਰ ਨਹੀਂ ਆਉਣਾ ਗੁਰੂ ਕੇ ਦਰਬਾਰ ਵਿੱਚ। ਉੱਧਰ ਲਾ ਕੇ ਤੇ ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਪੁੱਤਰੀ ਨੂੰ ਲੈ ਆਇਆ ਸੀ। ਮਹਾਰਾਜ ਇਰਦ ਗਿਰਦ ਦੀ ਪਰਿਕਰਮਾ ਕਰਕੇ ਇਹ ਰਸਮ ਪੂਰੀ ਕਰ ਲਈ ਗਈ ਹੈ। ਇਹ ਤਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਫਿਰ ਚਾਰ ਲਾਵਾਂ ਇਸ ਹੀ ਰਾਗ ਦੇ ਸ਼ੰਤ ਵਿੱਚ ਉਚਾਰਨ ਕੀਤੀਆਂ ਸੀ। ਤਦੋਂ ਤੋਂ ਲੈ ਕੇ ਫਿਰ ਗੁਰਸਿੱਖਾਂ ਨੇ ਜਦੋਂ ਇਹ ਕੋਈ ਆਨੰਦ ਕਾਰਜ ਦੀ ਰਸਮ ਹੁੰਦੀ ਸੀ, ਕੋਈ ਚਾਰ ਲਾਵਾਂ ਦਾ ਪਾਠ ਅਤੇ ਚਾਰ ਪਰਿਕਰਮਾ ਕਰ ਲੈਂਦੇ, ਅੱਗੋਂ ਫਿਰ ਸ਼੍ਰੀ ਆਨੰਦ ਸਾਹਿਬ ਜੀ ਦਾ ਜਿਹੜਾ ਪਾਠ ਰਾਗੀ ਸਿੰਘ ਕਰਾ ਲੈਂਦੇ। ਜੇ ਕੋਈ ਰਾਗੀ ਨਹੀਂ ਹੁੰਦਾ ਤਾਂ ਫਿਰ ਇੰਜੀ ਪੰਜ ਪੌੜੀਆਂ ਆਨੰਦ ਸਾਹਿਬ ਦੀਆਂ ਅਤੇ ਛੇਵੀਂ ਪੌੜੀ ਅਖੀਰਲੀ ਇਹਦਾ ਪਾਠ ਹੋ ਜਾਂਦਾ ਸੀ। ਕਿਉਂ ਹੁਣ ਵੀ ਇਹ ਮਰਜ਼ਾਦਾ ਚੱਲੀ ਆ ਰਹੀ ਹੈ, ਇਸਤਰੀ ਹੁੰਦਾ ਹੈ। ਸੋ ਇਹ ਜਿਵੇਂ ਮਹਾਰਾਜ ਨੇ ਆਪਣੀ ਹਜ਼ੂਰੀ ਵਿੱਚ ਹੀ ਆਪਣੀਆਂ ਪਰਿਕਰਮਾ ਕਰਾ ਕੇ ਸ਼ਾਦੀ ਕਰਕੇ ਫਿਰ ਅੱਗੇ ਸਿੱਖੀ ਦੇ ਪ੍ਰਚਾਰ ਲਈ ਇਹਨੂੰ ਭੇਜ ਦਿੱਤਾ ਸੀ, ਅਤੇ ਵਚਨ ਕਰਦੇ ਵੀ ਜੋ ਮੁੱਖੋਂ ਕਹੇਗਾ ਉਹ ਪੂਰਾ ਹੀ ਹੋਏਗਾ। ਸੋ ਇਸ ਤਰ੍ਹਾਂ ਨਿਹਾਲ ਹੋ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚੋਂ ਗਿਆ। ਅੱਗੇ ਪ੍ਰਸੰਗ ਆ ਰਿਹਾ ਹੈ ਉਹ ਖੇਡਾਂ ਬ੍ਰਹਿਮੰਡ ਦਾ, ਜਿਹੜੀ ਚਾਰ ਸੋਏ ਨਹੀਂ ਸੀ ਉਹ ਭਾਈ ਗੁਰਦਾਸ ਜੀ ਨੇ ਤਾਂ ਸੋਏ ਨਹੀਂ ਲਿਖਿਆ ਹੈ, ਕਿਉਂਕਿ ਇਹਨਾਂ ਦੇ ਗੋਦ ਬ੍ਰਹਮਣਾਂ ਦੇ ਬਹੁਤ ਹੈ। ਕੋਈ ਭਿਰਗੂ ਗੋਦ ਦੇ, ਕੋਈ ਸਾਰਸਵਤ ਗੋਦ ਦੇ ਨੇ, ਕੋਈ ਜੋਸ਼ੀ ਹੈ, ਉਹ ਗਿਣੇ ਨਹੀਂ ਜਾ ਸਕਦੇ ਇਹ ਸਾਰੇ ਬ੍ਰਹਮਣ। ਪਰ ਗੋਦ ਇਹਨਾਂ ਦੇ ਵੱਖਰੋ ਵੱਖਰੇ, ਜਿਵੇਂ ਜ਼ਿਮੀਂਦਾਰਾਂ ਦੇ, ਕੋਈ ਗਿੱਲ ਹੈ ਜੀ, ਕੋਈ ਸੰਧੂ ਹੈ ਜੀ, ਕੋਈ ਧਾਲੀਵਾਲ ਹੈ ਜੀ। ਇਸ ਤਰ੍ਹਾਂ ਖੱਤਰੀਆਂ ਵਿੱਚ ਬਹੁਤ ਹੈ, ਬਹੁਤ ਹੱਦੋਂ ਵੱਧਦੀ ਹੈ, ਗਿਣੇ ਨਹੀਂ ਜਾ ਸਕਦੇ ਵੀ ਕਿੰਨੇ ਇਹਨਾਂ ਦੇ ਖੱਤਰੀਆਂ ਦੇ ਗੋਤ ਨੇ। ਉਹ ਕਾਫੀ ਗਿਣਤੀ ਵਿੱਚ ਗੁਰਪ੍ਰਤਾਪ ਸੂਰਜ ਵਿੱਚ ਵੀ ਆ ਜਾਂਦੇ ਹਨ। ਔਰ ਉਹ ਵਿਚਾਰ ਜਿਵੇਂ ਬਹੁਤਾ ਵੱਡਾ ਭਗਤ ਸੀ ਨਾ ਦੁਰਗਾ ਦਾ, ਇਹਨੂੰ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਚਰਨੀ ਲਾਇਆ ਹੈ, ਸਿੱਖੀ ਬਖਸ਼ੀ ਹੈ, ਫਿਰ ਸਿੱਖੀ ਦੇ ਪ੍ਰਚਾਰ ਲਈ ਮੰਜੀ ਬਖਸ਼ ਕੇ ਇਹਨੂੰ ਵੀ ਭੇਜਿਆ। ਉਹ ਜਿਵੇਂ ਪ੍ਰਸੰਗ ਆਉਂਦਾ ਸੁਣੀਏ, ਮਨ ਲਾ ਕੇ ਦਿਜਬਰ ਖੇਡਾ ਸੋਏਰੀ ਆਏ ਸੋਏਰੀ ਗੋਤ ਦਾ, ਸੋਏਰੀ ਜਾਂ ਅੱਲ ਸਮਝ ਲੈਣੀ ਇਹਦੀ, ਖੇਡਾ ਅੱਲ ਜਿਹਦੀ ਸੋਏਰੀ ਸੀ। ਹਾਂ ਉਹ ਭਾਈ ਗੁਰਦਾਸ ਜੀ ਨੇ ਸੋਏਰੀ ਦੇ ਥਾਂ ਸੋਏਨੀ ਲਿਖਿਆ ਹੈ, ਸੋਏਰੀ ਸੋਏਨੀ ਜਾਤ ਹੈ। ਇਸ ਤਰ੍ਹਾਂ ਇਹ ਸੋਨੀ ਜਾਤ ਦਾ ਬ੍ਰਹਿਮਣ ਜਿਹੜਾ ਇਹ ਖੇਡਾ ਸੀ, ਬੜੇ ਵੱਡੇ ਜਪਾਰ ਬੜਾ ਸ੍ਰੇਸ਼ਠ ਬ੍ਰਹਿ ਸੀ, ਚੰਗਾ ਸ੍ਰੇਸ਼ਠ ਬ੍ਰਹਿਮਣ ਸੀ। ਦੁਰਗਾ ਭਗਤ ਵਿਸ਼ਾਲ ਅੰਜਤਾ ਇਹ ਬ੍ਰਹਿਮਣ, ਲੋਕ ਜ਼ਿਆਦਾ ਭਗਵਾਨ ਵਿਸ਼ਨੂੰ ਨੂੰ ਮੰਨਦੇ ਪੂਜਦੇ, ਔਰ ਇਹ ਕਹਿੰਦੇ ਵਿਸ਼ਨੂੰ ਨੂੰ ਛੱਡ ਕੇ ਦੁਰਗਾ ਭਗਤ ਸੀ, ਬੜਾ ਤਕੜਾ ਦੁਰਗਾ ਦੇਵੀ ਨੂੰ ਮੰਨਣ ਵਾਲਾ ਸੀ। ਅੰਜਤਾ ਇਹ 9 ਕਰੋੜ ਦੇਵੀ ਲਿਖੀ ਹੈ, ਇੱਕ ਨਹੀਂ ਦੋ ਨਹੀਂ ਹੈ। ਉਹ ਦੁਰਗਾ ਕੋਟ ਜਾਕੇ ਮਰਦਨ ਕਰੇ, ਗੁਰਬਾਣੀ ਵਿੱਚ ਹੈ ਵੀ ਜਿਹੜਾ ਪਰਮੇਸ਼ੁਰ ਵਾਹਿਗੁਰੂ ਮਹਾਨ ਹੈ ਨਾ, ਵਿਰਾਟ ਸਰੂਪ, ਫਿਰ ਇਹ 9 ਕਰੋੜ ਜਿਹੜੀ ਦੁਰਗਾ ਉਹਦੀ ਕਹਿੰਦੇ ਉਹ ਬਟਨਾ ਮਰਦੀ ਹੈ, ਉਹਦੀ ਮੁੱਠੀ ਚਾਪੀ ਕਰਦੀ ਹੈ ਪਰਮੇਸ਼ੁਰ ਦੀ, ਇੱਕ ਦੋ ਨਹੀਂ 9 ਕਰੋੜ ਹੈ। ਪੁਰਾਣਾਂ ਵਿੱਚ ਲਿਖਿਆ ਵੀ ਜਿਹੜੀ 9 ਕਰੋੜ ਦੇਵੀ ਇਹ ਸ਼ਾਦੀ ਵੀ ਹੈ ਨਹੀਂ, ਸਾਰੀਆਂ ਛੜੀਆਂ ਮਲਾਂਗੀ ਹੈ ਵਿਆਹ ਤੋਂ ਕਹਿ ਵਨਾਂ ਵਿੱਚੋਂ ਇਹ ਜਿਹੜੀ ਦੁਰਗਾ ਹੈ ਇਹ ਜ਼ਿਆਦਾ ਵੱਡੀ ਹੈ, ਮਹਾਨ ਹੈ। ਹੋਰ ਵੀ ਜਿਹੜੀ ਮੱਥੇ 'ਚੋਂ ਨਿਕਲੀ ਹੈ ਉਹ ਕਾਲੀ ਕੁਲੀ ਚੰਡੀ ਚੰਡੀ ਇਹ ਸਭ ਨੀਵੀਆਂ ਇੱਥੋਂ, ਹੋਰ ਕੋਈ ਵੈਸ਼ਨੋ ਦੇਵੀ ਹੈ ਜੀ ਜਾਂ ਮਾਤਾ ਰਾਣੀ ਹੈ ਜੀ, ਇਹ ਕਿਉਂ ਬੇਅੰਤ ਹੈ ਇਹ ਦੇਵੀਆਂ ਜੀਆਂ। ਉਹਨਾਂ ਵਿੱਚੋਂ ਜਿਹੜੀ ਇਹ ਦੁਰਗਾ ਹੈ ਉਹ ਜ਼ਿਆਦਾ ਜ਼ਿਆਦਾ ਸ਼ਕਤੀ ਵਾਲੀ ਹੈ, ਇਹ ਜੰਗ ਜੁੱਧ ਕਰਨ ਵਾਲੀ ਵੀ ਹੈ, ਦੁਰਤਾਂ ਦੈਂਤਾਂ ਨੂੰ ਮਾਰਨ ਵਾਲੀ, ਸਭ ਤੋਂ ਅੱਗੇ ਹੋ ਕੇ ਇਹ ਹੋਈ ਹੈ। ਜਦੋਂ ਇੰਦਰ 'ਤੇ ਪੀੜਾ ਪੈਂਦੀ ਹੈ ਉਦੋਂ ਜਾ ਕੇ ਦੁਰਗਾ ਦੇ ਚਰਨੀ ਪੈਂਦਾ, ਉਹਦੇ ਅੱਗੇ ਲੇਲਣੀਆਂ ਇਹ ਖੜਦਾ ਹੈ, ਅਤੇ ਬੰਦਗੀ ਵੀ ਬਹੁਤ ਕਰਦੀ ਹੈ। ਉਹ ਬੰਦਗੀ ਦੇ ਬਲ ਦੇ ਨਾਲ ਹੀ ਫਿਰ ਦੈਂਤਾਂ ਨਾਲ ਦੋ ਹੱਥ ਕਰ ਲੈਂਦੀ, ਉਹਨੂੰ ਭੁਜਾ ਦਿੰਦੀ ਹੈ। ਫਿਰ ਇਸ ਤਰ੍ਹਾਂ ਕਹਿੰਦੇ ਜਿਹੜੀ ਦੁਰਗਾ ਸੀ ਨਾ ਸਭ ਤੋਂ ਵੱਡੀ ਦੇਵੀ, ਉਹਦਾ ਇਹ ਭਗਤ ਕਰਨ ਵਾਲਾ ਭਗਤ ਸੀ ਖੇਡਾ ਬ੍ਰਹਿਮਣ, ਨਿਤ ਪ੍ਰਤ ਪੂਜਾ ਬਹੁ ਕਰੇ, ਹਮੇਸ਼ਾ ਇਹ ਦੁਰਗਾ ਦੇਵੀ ਦੀ ਪੂਜਾ ਜ਼ਿਆਦਾ ਕਰਦਾ ਹੈ ਸੀ। ਧਰੇ ਧਿਆਨ ਸਭ ਕਾਲ, ਸਾਰਿਆਂ ਸਮਿਆਂ ਵਿੱਚ ਹੀ ਇਹ ਦੁਰਗਾ ਦੇਵੀ ਦਾ ਧਿਆਨ ਧਰਦਾ ਸੀ, ਉਹਨੂੰ ਹੀ ਧਿਆਨ ਵਿੱਚ ਹਮੇਸ਼ਾ ਇਹ ਬਸ ਨਜ਼ਰ ਰੱਖਦਾ ਹਮੇਸ਼ਾ ਉਹਦੇ ਧਿਆਨ ਵਿੱਚ ਹੀ ਜੁੜਿਆ ਰਹਿੰਦਾ ਹੈ ਸੀ। ਚੌਪਈ ਨਰ ਸਮਦਾਏ ਮਿਲਹਿ ਢਿੱਗ ਆਵੈ, ਖੇਡਾ ਬ੍ਰਾਹਮਣ ਬਹੁਤ ਮਿਲ ਮਿਲ ਕੇ ਇਹਦੇ ਕੋਲ ਚੱਲ, ਬਹੁਤ ਲੋਕ ਇਹਦੇ ਕੋਲ ਚੱਲ ਕੇ ਆਉਂਦੇ ਤੇ ਇਹਨੂੰ ਮਿਲਦੇ ਜੁੜਦੇ ਹੈ। ਸ੍ਰੀ ਦੁਰਗਾ ਕੇ ਦਰਸ਼ਨ ਜਾਵੈ, ਉਹਨਾਂ ਬਹੁਤੇ ਲੋਕਾਂ ਨਾਲ ਮਿਲ ਮੁੜ ਕੇ ਜਿਹੜਾ ਖੇਡਾ ਬ੍ਰਾਹਮਣ ਆ, ਜਿੱਥੇ ਦੁਰਗਾ ਦੇਵੀ ਦਾ ਕੋਈ ਅਸਥਾਨ ਹੈ ਉੱਥੇ ਦਰਸ਼ਨ ਕਰਨ ਲਈ ਜਾਂਦਾ ਹੈ। ਸੰਮਤ ਮਹਿ ਜੁਗ ਯਾਤਰਾ ਕਰਹੀ, ਇੱਕ ਸਾਲ ਦੇ ਵਿੱਚ ਕਹਿੰਦੇ ਦੋ ਵਾਰੀ ਯਾਤਰਾ ਉਹ ਦੁਰਗਾ ਦੇਵੀ ਦੇ ਅਸਥਾਨ ਦੀ ਜਾ ਕੇ ਕਰਿਆ ਕਰਦਾ। ਨਿਰਜਲ ਨਿਰਜਲ ਨਿਰਾਹਾਰ ਵਰਤ ਧਰਹੀ, ਇਸ ਤਰ੍ਹਾਂ ਪਾਣੀ ਵੀ ਨਹੀਂ ਪੀਣਾ ਹੈ, ਭੋਜਨ ਵੀ ਨਹੀਂ ਛਕਣਾ ਹੈ, ਇਹੋ ਜਿਹਾ ਵਰਤ ਵੀ ਰੱਖਦਾ ਹੈ। ਯਾਨੀ ਇਹ ਜਦੋਂ ਕੋਈ ਇਕਾਦਸ਼ੀ ਕੁਰਸੀ ਆਉਂਦੀ ਉਦੋਂ ਪਾਣੀ ਵੀ ਨਹੀਂ ਪੀਂਦਾ, ਭੋਜਨ ਉਹਦਾ ਖਾਣਾ ਕਿਧਰੇ ਰਿਹਾ, ਇਹੋ ਜਿਹਾ ਇਹ ਜਾਣੀ ਜਦੋਂ ਵਰਤਦਾ ਦਿਨ ਆਉਂਦਾ ਉਹ ਨਿਯਮ ਰੱਖਦਾ ਹੈ, ਭੋਜਨ ਵੀ ਨਹੀਂ ਛਕਦਾ, ਪਾਣੀ ਵੀ ਸਾਰੀ ਦਿਹਾੜੀ ਨਹੀਂ ਪੀਂਦਾ ਹੈ। ਇੱਕ ਵਾਰੀ ਯਾਤਰਾ ਕੋ ਚੱਲਿਓ, ਇੱਕ ਵਾਰੀ ਦੀ ਗੱਲ ਹੈ, ਇਹ ਦੁਰਗਾ ਦੇਵੀ ਦੀ ਯਾਤਰਾ ਕਰਨ ਵਾਸਤੇ ਚੱਲਿਆ ਹੈ। ਤਿਸਕੇ ਸੰਗ ਬ੍ਰਿੰਦ ਨਰ ਮਿਲਿਓ, ਇਸਦੇ ਸੰਕੀਏ ਨਾਲ ਬ੍ਰਿੰਦ ਨਰ ਬਹੁਤੇ ਲੋਕ ਮਿਲ ਗਏ ਹਨ, ਬਹੁਤੇ ਲੋਕ ਇਕੱਠੇ ਹੋ ਗਏ ਹਨ। ਚਲਤ ਪੰਥ ਮਹਿ ਗੁਰਪੁਰ ਆਵਾ, ਰਸਤੇ ਵੀ ਜਾਂਦਿਆਂ ਜਾਂਦਿਆਂ ਜੋ ਗੁਰਪੁਰੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦਾ ਵਸਾਇਆ ਹੋਇਆ ਨਗਰ ਗੋਇੰਦਵਾਲ ਆ ਗਿਆ ਹੈ। ਦਰਸ਼ਨ ਕਰਵੇ ਕੋ ਲਲਚਾਵਾ, ਜਿਹੜਾ ਖੇਡਾ ਬ੍ਰਹਿਮਣ ਹੈ ਇਸਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਮਹਿਮਾ ਸੁਣੀ ਸੀ, ਜਿਸ ਕਰਕੇ ਦਰਸ਼ਨ ਕਰਨ ਵਾਸਤੇ ਜਲ ਇਹਦਾ ਮਨ ਲਲਚਾਇਆ, ਮਨ ਚਾਇਆ ਵੀ ਦਰਸ਼ਨ ਕਰੀਏ। ਭਾਇਓ ਠਾਠ ਜਬ ਗੁਰ ਕੇ ਦੁਆਰੇ, ਗੁਰੂ ਮਹਾਰਾਜ ਦੇ ਦਰਵਾਜੇ ਅੱਗੇ ਆ ਕੇ ਖੜਾ ਹੋ ਗਿਆ ਏ ਖੇਡਾ ਬ੍ਰਹਿਮਣ। ਤਬ ਸਿੱਖਿਅਨ ਇਮ ਬਾਕ ਉਚਾਰੇ, ਗੁਰੂ ਕੇ ਦਰਵਾਜੇ ਅੱਗੇ ਜਿਹੜੇ ਗੁਰਸਿੱਖ ਪਹਿਰੇਦਾਰ ਖੜੋਤੇ ਸਨ ਉਹਨਾਂ ਨੇ ਬਚਨ ਕਿਹਾ ਹੈ, ਗੁਰ ਆਗਿਆ ਕੋ ਸੁਣਬੋ ਕਰੀਏ। ਖੇਡੇ ਬ੍ਰਹਿਮਣ ਗੁਰੂ ਅਮਰਦਾਸ ਸਾਹਿਬ ਜੀ ਦੀ ਜਿਹੜੀ ਆਗਿਆ ਹੁਕਮ ਹੈ ਉਹ ਧਿਆਨ ਦੇ ਕੇ ਸੁਣ ਲੈਣਾ ਕਰੀਏ। ਬਹੁਰ ਨਿਕੇਤ ਪੌਰ ਮਹਿਤ ਭਰੀਏ ਹੈ, ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦਾ ਦਰਵਾਜਾ ਉਹਦੇ ਵਿੱਚ ਪ੍ਰਵੇਸ਼ ਹੋਈਏ, ਉਹਦੇ ਵਿੱਚ ਵੜ ਜਾਈਏ। ਪ੍ਰਥਮ ਦੇਗ ਤੇ ਅਚ ਬਹੁ ਜਾਏ, ਗੁਰੂ ਕਾ ਹੁਕਮ ਵੀ ਸਭ ਤੋਂ ਪਹਿਲਾਂ ਤੂੰ ਲੰਗਰ ਵਿੱਚ ਭੋਜਨ ਛਕ ਲੈ, ਪਿੱਛੇ ਗੁਰ ਦਰਸ਼ਨ ਕੋ ਪਾਏ। ਉਸ ਤੋਂ ਬਾਅਦ ਵਿੱਚ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਦਰਾਰ ਤੂੰ ਜਾ ਕੇ ਪਾ ਲੈ। ਸੁਣ ਕਰ ਖੇਡੇ ਕੀਨ ਵਿਚਾਰਨ, ਪਹਿਰੇਦਾਰ ਗੁਰਸਿੱਖਾਂ ਤੋਂ ਸੁਣ ਕਰਕੇ ਖੇਡੇ ਬ੍ਰਹਮਣ ਨੇ ਸੋਚਣਾ ਵਿਚਾਰਨਾ ਕੀਤਾ, ਮੈਂ ਕਿਮ ਕਰਹਾ ਨੇਮ ਨਿਵਾਰਨ, ਮੈਂ ਜਿਹੜਾ ਆਪਣਾ ਨਿਯਮ ਕੀਤਾ ਉਹਨੂੰ ਕਿਵੇਂ ਨਿਵਿਰਤ ਕਰ ਦੇਵਾਂ, ਕਿਵੇਂ ਛੱਡ ਤਿਆਗ ਦੇਵਾਂ। ਸੁਚ ਕਰ ਕਰੋ ਆਹਾਰ ਹਮੇਸ਼ੂ, ਕਿਉਂਕਿ ਮੈਂ ਤਾਂ ਬੜੀ ਸੁਚਮ ਦੇ ਨਾਲ ਭੋਜਨ ਤਿਆਰ ਕਰਕੇ ਹਮੇਸ਼ਾ ਸਕਦਾ ਹਾਂ, ਆਪਣੇ ਹੱਥੀ ਬਣਾ ਕੇ ਛਕਦਾ ਹਾਂ, ਚੌਂਕਾ ਚੌਂਕਾ ਗੋਹੇ ਦਾ ਲੇ ਕੇ ਕਾਰਾਂ ਕੱਢ ਕੇ ਕੱਪੜੇ ਜੇ ਲਾ ਕੇ ਫਿਰ ਧੋਤੀ ਟੰਗ ਤੇ ਤਿਆਰ ਕਰਦਾ ਹਾਂ। ਗੁਰ ਕੀ ਦੇਗ ਪ੍ਰਵੇਸ਼ ਅਸ਼ੇਸ਼ੂ, ਇੱਧਰ ਗੁਰੂ ਕੇ ਲੰਗਰ ਵਿੱਚ ਰਸੋਈ ਦੇ ਵਿੱਚ ਸਾਰੇ ਕਹਿੰਦੇ ਪਰਮੇਸ਼ਰ ਦੇ ਸਾਰੇ ਪੰਗਤ ਵਿੱਚ ਬਹਿ ਕੇ ਛਕਦੇ ਛਕਾਉਂਦੇ। ਆਸ਼ਰਮ ਵਰਨ ਨੇਮ ਵਿਵਹਾਰ, ਇਸੇ ਤਰ੍ਹਾਂ ਜਿਹੜਾ ਕਹਿੰਦੇ ਆਸ਼ਰਮਾਂ ਦਾ ਕੋਈ ਨੇਮ ਹੁੰਦਾ, ਨਿਯਮ ਹੁੰਦਾ ਹੈ ਵੀ 25 ਸਾਲ ਤੱਕ ਬ੍ਰਹਮਚਾਰੀ ਰਹਿਣਾ, ਬ੍ਰਹਮਚਰਜ ਰੱਖਣਾ, ਵਿਦਿਆ ਪੜ੍ਹਨੀ, ਫਿਰ 25 ਸਾਲ ਤੋਂ ਗ੍ਰਿਸ਼ਾ ਸ਼ਰਮ ਵਿੱਚ ਪ੍ਰਵੇਸ਼ ਹੋ ਜਾਣਾ, ਸ਼ਾਦੀ ਕਰਵਾ ਲੈਣੀ, ਪੁੱਤਰ ਧੀਆਂ ਪੈਦਾ ਕਰਨੇ, ਉਹਨਾਂ ਦੀ ਦੇਖ ਰੇਖ ਕਰਨੀ, ਫਿਰ ਤੀਸਰੇ ਸ਼ਰਮ ਵਿੱਚ ਉਹ ਬਾਨਪ੍ਰਸਤੀ ਹੋ ਜਾਣਾ, ਵੀ ਰਹਿਣਾ ਤਾਂ ਕਰੇ, ਰਹਿਣਾ ਥੋੜ੍ਹਾ ਜਿਹਾ ਇਕਾਂਤ ਪਾਸੇ ਦੇ ਵੀ ਨਜ਼ਰਸਾਨੀ ਬੱਚਿਆਂ ਦੀ ਕਰਦੇ ਰਹਿਣਾ ਅਤੇ ਆਪ ਨਾ ਕਰਨਾ, ਆਪ ਥੋੜ੍ਹਾ ਜਿਹਾ ਪਰਮੇਸ਼ੁਰ ਵੱਲ ਨੂੰ ਖਿਆਲ ਕਰਨ ਲੱਗ ਜਾਣਾ। 50 ਤੋਂ 75 ਸਾਲ ਦੀ ਉਮਰ ਤੱਕ ਬਾਣ ਪਸਰਦੀ ਇਸ ਹਰ ਜਿਵੇਂ ਜੰਗਲ ਵਿੱਚ ਕੋਈ ਰਹਿੰਦਾ ਹੁੰਦਾ ਹੈ, ਇਕਾਂਤ ਜਿਹਾ ਰਹਿਣਾ, ਪਾਸੇ ਜੇ ਰਹਿਣਾ, ਫਿਰ ਉਸ ਤੋਂ ਬਾਅਦ ਸੰਨਿਆਸ ਸਰਮ 75 ਸਾਲ ਤੋਂ 100 ਸਾਲ ਤੱਕ ਅੱਗੇ ਬਿਲਕੁਲ ਸਭ ਪਾਸੇ ਦਾ ਤਿਆਗ ਕਰਕੇ ਪਰਮੇਸ਼ੁਰ ਦੇ ਭਜਨ ਪ੍ਰੈਣ ਹੋ ਜਾਣਾ। ਉਹਦੇ ਪੁੱਤਰ ਧੀਆਂ ਦਾ, ਸਾਗ ਸੋਂਦੀਆਂ ਦਾ, ਸਭ ਦਾ ਖਿਆਲ ਛੱਡ ਦਿੰਦਾ, ਬਸ ਇੱਕੋ ਖਿਆਲ ਵਿੱਚ ਪਰਮੇਸ਼ੁਰ ਜੁੜੇ ਰਹਿਣਾ। ਇਸ ਤਰ੍ਹਾਂ ਇਹ ਚਾਰ ਅਸਰ ਬਣੇ। ਪਹਿਲਾਂ ਇਹ ਬ੍ਰਹਮਚਰਜ ਬ੍ਰਹਮਚਾਰੀ, ਫਿਰ ਗ੍ਰਿਸਤਾ ਸ਼ਰਮ, ਫਿਰ ਬਾਨਪ੍ਰਸਤੀ ਸ਼ਰਮ, ਫਿਰ ਸੰਨਿਆਸੀ ਸ਼ਰਮ, ਅਤੇ ਬਾਕੀ ਹੈ ਫਿਰ ਵਰਨ। ਕੋਈ ਬ੍ਰਾਹਮਣ ਹੈ, ਕੋਈ ਖੱਤਰੀ ਛੱਤਰੀ ਹੈ, ਕੋਈ ਵੈਸ ਹੈ, ਕੋਈ ਸ਼ੂਦਰ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਇਹਨਾਂ ਦੇ ਆਪੋ ਆਪਣੇ ਨੇਮ ਨਿਯਮ ਅਤੇ ਵਿਵਹਾਰ ਹਨ, ਕਿੱਤੇ ਹਨ। ਗੁਰੂ ਮਿਲ ਹੈ ਸਕਲ ਨਿਰਵਾਰ। ਗੁਰੂ ਅਮਰਦਾਸ ਸਾਹਿਬ ਜੀ ਤਾਂ ਉਹੀ ਮਿਲੇ ਜਿਹੜਾ ਆਪਣੇ ਵਿਸ਼ਰਮਾ ਦੇ ਅਤੇ ਵਰਨਾ ਜਾਤੀਆਂ ਦੇ ਜਿਹੜੇ ਕੋਈ ਨੇਮ ਹੈ ਅਤੇ ਕਿਤੇ ਉਹਨਾਂ ਨੂੰ ਛੱਡ ਦੇਵੇ। ਐਸਾ ਕੋ ਵੱਡ ਪ੍ਰੇਮੀ ਹੋਏ। ਆਪਣੇ ਮਨ ਵਿੱਚ ਹੀ ਕਹਿੰਦਾ ਵੀ ਐਸਾ ਗੁਰੂ ਦਾ ਕੋਈ ਬਹੁਤ ਵੱਡਾ ਕੌਣ ਕੋਈ ਪ੍ਰੇਮੀ ਹੋ ਸਕਦਾ ਹੈ। ਗੁਰ ਹਿਤ ਰਖ ਹੈ ਅਪਰ ਸਭ ਖੋਏ। ਗੁਰੂ ਦੇ ਨਾਲ ਹੀ ਪ੍ਰੇਮ ਪਿਆਰ ਰੱਖੇ ਤੇ ਹੋਰ ਆਪਣੇ ਜਿਹੜੇ ਸਾਰੇ ਨਿਯਮ ਗੁਆ ਦੇਵੇ, ਹੋਰ ਜਿੰਨੇ ਆਪਣੇ ਸ਼ਰਮ ਕਰਨ ਉਹਨਾਂ ਨੂੰ ਛਕੇ ਟੰਗ ਦੇਵੇ। ਦੁਰਲਭ ਵਰਨ ਸੋ ਆਸ਼ਰਮ ਧਰਮ। ਇਸ ਕਰਕੇ ਜਿਹੜਾ ਕਹਿੰਦੇ ਆਪਣਾ ਵਰਨ ਦਾ ਧਰਮ ਹੁੰਦਾ ਹੈ ਉਹ ਵੀ ਦੁਰਲਭ ਹੀ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਅਸ਼ਰਮ ਦਾ ਧਰਮ ਹੈ, ਉਹ ਬਾਨਪ੍ਰਸਤ ਦਾ, ਸੰਨਿਆਸ ਦਾ, ਇਹ ਵੀ ਧਰਮ ਨਿਯਮ ਦੁਰਲਭ ਹੀ ਹੁੰਦਾ ਹੈ। ਅਤੇ ਜਾਤੀ ਦਾ ਧਰਮ ਵੀ ਖੱਤਰੀ ਸੋ ਜੋ ਕਰਮਾਂ ਕਾ ਸੂਰ। ਇਸੇ ਤਰ੍ਹਾਂ ਜਿਹੜਾ ਬ੍ਰਾਹਮਣ ਹੈ ਉਹਦਾ ਧਰਮ ਹੁੰਦੇ ਆ ਵਿੱਦਿਆ ਪੜ੍ਹਨੀ ਪੜ੍ਹਾਉਣੀ, ਜਾਂ ਕਰਨਾ ਕਰਾਉਣਾ, ਦਾਨ ਦੇਣਾ ਅਤੇ ਲੈਣਾ, ਜਾਂ ਇਹ 16 ਪ੍ਰਕਾਰ ਦੀ ਪੂਜਾ ਜਾਂ 6 ਪ੍ਰਕਾਰ ਦੀ ਪੂਜਾ ਕਰਨੀ, ਇਹ ਉਹਦਾ ਕਰਮ ਹੁੰਦਾ, ਧਰਮ ਹੁੰਦਾ ਹੈ। ਦੁਰਲਭ ਹੈ ਸ਼ਰਮ ਧਰਮ। ਨਹ ਤਜ ਸਕਾ ਸਹਿਤ ਜਗ ਸ਼ਰਮ। ਮੈਂ ਤਾਂ ਨਹੀਂ ਕਹਿੰਦੇ ਵੀ ਜਿਹੜਾ ਬ੍ਰਹਮਣ ਦਾ ਧਰਮ ਹੁੰਦਾ ਹੈ, ਨਿਯਮ ਹੁੰਦਾ, ਉਹਨੂੰ ਛੱਡ ਸਕਾਂ। ਸਾਰੇ ਸੰਸਾਰ ਦੇ ਸਮੇਤ ਹੀ ਸ਼ਰਮ ਲਜਿਆ ਸਮੇਤ ਵੀ ਲੋਕ ਲਜਿਆ ਵੀ ਛੱਡ ਦੇਵਾਂ, ਤੇ ਆਪਣਾ ਵੀ ਜਿਹੜਾ ਬ੍ਰਾਹਮਣਾਂ ਦਾ ਵਰਨ ਧਰਮ ਹੈ ਸ਼ਰਮ ਹੈ ਛੱਡ ਦੇਵਾਂ। ਇਮ ਔਰ ਤਰਕਤ ਹਟ ਸੋ ਰਹਿਓ। ਇਸ ਤਰ੍ਹਾਂ ਦੇਵੇ ਤਰਕ ਜੀ ਹੁਜਰ ਦਾ ਕਰਦਾ ਗੁਰੂ ਕੇ ਦਰਸ਼ਨ ਵੱਲੋਂ ਇਹ ਹਟ ਰਿਹਾ ਹੈ। ਅੰਤਰ ਗਾਇਓ ਨਾ ਦਰਸ਼ਨ ਲਹਿਓ। ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਦੇ ਅੰਦਰ ਨਹੀਂ ਗਿਆ ਹੈ, ਦਰਸ਼ਨ ਨਹੀਂ ਇਸਨੇ ਲਏ ਹਨ, ਪ੍ਰਾਪਤ ਕੀਤੇ ਹਨ। ਗਮਨਿਓ ਪੰਥ ਅਗਾਰੀ ਫੇਰ। ਜਿਹੜਾ ਅਗਲਾ ਰਸਤਾ ਹੈ ਜਿੱਧਰੇ ਦੁਰਗਾ ਦਾ ਕੋਈ ਸਥਾਨ ਸੀ ਉੱਧਰ ਨੂੰ ਚੱਲਿਆ ਹੈ। ਲਿਓ ਸੰਗ ਮਹਿ ਸੰਗ ਬਡੇਰ। ਆਪਣੇ ਨਾਲ ਜਿਹੜਾ ਕੋਈ ਸੰਗ ਸੀ ਬੜਾ ਭਾਰੀ, ਕਹਿੰਦੇ ਯਾਤਰਾ ਦਾ ਟੋਲਾ ਜਾਂ ਜੱਥਾ ਸੀ, ਉਹਨੂੰ ਨਾਲ ਲੈ ਲਿਆ ਹੈ। ਗੋਇੰਦਵਾਲ ਤਜਿਓ ਦੋ ਕੋਸ। ਜਿਹੜਾ ਗੋਇੰਦਵਾਲ ਹੈ ਜਦੋਂ ਇਹ ਚੱਲਿਆ ਦੋ ਕੋਹਾਂ, ਜਾਣੀ ਰਸਤਾ ਤੈਅ ਕੀਤਾ, ਦੋ ਕੋਹਾਂ ਦਾ ਰਸਤਾ ਇਹਨੇ ਅਜੇ ਛੱਡਿਆ ਹੈ, ਪੂਰਾ ਕਰਿਆ ਹੈ। ਜਾਏ ਕਰਿਓ ਡੇਰਾ ਸ਼ਰਮ ਹੋਸ। ਕਿਉਂਕਿ ਥਕਾਵਟ ਹੋ ਗਈ, ਥੱਕ ਗਿਆ ਸੀ, ਪੈਦਲ ਹੀ ਚੱਲੇ ਸੀ, ਜਿਸ ਕਰਕੇ ਦੋ ਕੋਹਾਂ ਤੇ ਜਾ ਕੇ ਇਹਨੇ ਟਿਕਾਣਾ ਕਰ ਲਿਆ ਹੈ, ਟਿਕ ਗਏ ਹਨ। ਖਾਨ ਪਾਨ ਕਰਕੇ ਜਬ ਸੋਇਓ। ਇਹ ਕਹਿੰਦੇ ਆਪਣੇ ਜੱਥੇ ਸਮੇਤ ਭੋਜਨ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਖਾ ਪੀ ਕੇ ਸੁੱਤਾ ਹੈ। ਮਹਾ ਭਯਾਨਕ ਸੁਪਨੋ ਹੋਇਓ। ਇਹ ਕਹਿੰਦੇ ਬੜਾ ਭਿਆਨਕ ਜਿਹਾ ਇਹਨੂੰ ਸੁਪਨਾ ਆਉਣਾ ਸ਼ੁਰੂ ਹੋ ਗਿਆ ਹੈ। ਧਾਰਨ ਰੂਪ ਕਾਲਕਾ ਹੇਰ। ਭਿਆਨਕ ਸਵਰੂਪ ਦੇ ਵਿੱਚ ਸੁਪਨਾ ਹੋਇਆ ਵੀ ਜਿਹੜਾ ਕਾਲੀ ਦਾ ਭਿਆਨਕ ਰੂਪ ਜਿਹਾ ਇਹਨੇ ਦੇਖਿਆ ਹੈ। ਤ੍ਰਾਸ ਪਾਏ ਕਰ ਬੋਲਿਓ ਫੇਰ। ਅਕਾਲੀ ਦੇ ਭਿਆਨਕ ਰੂਪ ਨੂੰ ਦੇਖ ਕੇ ਬਹੁਤਾ ਡਰ ਜਾ ਪਾ ਕੇ ਫਿਰ ਸੁਪਨੇ ਵਿੱਚ ਹੀ ਬੋਲਿਆ ਹੈ। ਹੇ ਮਾਤਾ ਮੈਂ ਭਗਤ ਤੁਮਾਰਾ। ਹੇ ਕਾਲੀ ਮਾਂ, ਹੇ ਦੁਰਗੀ ਮਾਂ, ਮੈਂ ਤਾਂ ਤੇਰਾ ਭਗਤ ਹਾਂ, ਭਗਤੀ ਕਰਨ ਵਾਲਾ। ਕਰੂਰ ਜੋਗਨੀ ਮੋਹਿ ਪਰਵਾਰਾ। ਆ ਜਿਹੜੀਆਂ ਭੈੜੀਆਂ ਜਿਹੀਆਂ ਕਰੜੀਆਂ ਜਿਹੀਆਂ ਠਾਠ ਜੋਗਨੀਆਂ, ਇਹਨਾਂ ਨੇ ਮੈਨੂੰ ਘੇਰਾ ਪਾ ਲਿਆ ਹੈ। ਇਨ ਤੇ ਰੱਛਾ ਮੇਰੀ ਕਰੀ ਹੈ। ਜਿਹੜੀਆਂ ਠਾਠ ਜੋਗਨੀਆਂ ਨਾ ਤੇਰੀਆਂ, ਇਹ ਤਾਂ ਮੇਰੀ ਰੱਖਿਆ ਕਰੀ, ਇਹਨਾਂ ਨੇ ਘੇਰਾ ਪਾ ਲਿਆ ਹੈ। ਨਹਿ ਪਖ ਹੈ ਸਗਰੀ ਨਿਰਵਰੀ ਹੈ। ਕਿਤੇ ਮੈਨੂੰ ਬ੍ਰਾਹਮਣ ਨੂੰ ਖਾਈ ਨਾ ਜਾਣ, ਹਟੱਪ ਨਾ ਕਰ ਜਾਣ, ਇਹ ਕਾਲੀ ਮਾਤਾ ਮੇਰੀ ਇਹਨਾਂ ਤੋਂ ਰੱਖਿਆ ਕਰੀਏ। ਕੌਣ ਦੋਸ਼ ਮੇਰੋ ਅਸ ਜੋਵਾ। ਇਹ ਕਾਲੀ ਮਾਂ ਮੇਰੇ ਵਿੱਚ ਕਿਹੜਾ ਐਸਾ ਤੂੰ ਦੋਸ਼ ਗੁਨਾ ਦੇਖਿਆ ਹੈ ਜਿਸ ਤੇ ਤ੍ਰਾਸਕ ਦਰਸ਼ਨ ਹੋਵਾ। ਇਸ ਕਰਕੇ ਬਹੁਤਾ ਡਰ ਪੈ ਦੇਣ ਵਾਲਾ ਮੈਨੂੰ ਤੇਰਾ ਦਰਸ਼ਨ ਹੋਇਆ ਹੈ। ਸੁਪਨੇ ਮੈਂ ਤਿਸ ਕੋ ਸਮਝਾਇਓ। ਸਵੇਰੇ ਕਹਿੰਦੇ ਸੁਪਨੇ ਦੇ ਵਿੱਚ ਹੀ ਇਹ ਫਿਰ ਦੁਰਗਾ ਕਾਲੀ ਨੇ ਇਸ ਨੂੰ ਸਮਝਾਇਆ ਬੁਝਾਇਆ। ਹੁਤੋ ਭਗਤ ਤਬ ਦਰਸ਼ਨ ਪਾਇਓ। ਕਹਿੰਦੇ ਵੀ ਕਿੱਡੇ ਬ੍ਰਹਮਣ ਤੂੰ ਮੇਰਾ ਭਗਤ ਸੀ, ਤਾਂ ਹੀ ਤੈਨੇ ਦਰਸ਼ਨ ਹੁਣ ਪਾਇਆ ਸੁਪਨੇ ਵਿੱਚ। ਸਤਿਗੁਰ ਤੇ ਬੇਮੁਖ ਹੋਏ ਆਵਾ। ਜਿਹੜਾ ਡਰ ਪੈ ਜਾ ਤੈਨੂੰ ਹੋਇਆ ਨਾ, ਡਰਾਇਆ ਧਮਕਾਇਆ ਜੋਗਨੀਆ ਘੇਰਾ ਭਰ ਕੇ, ਤੂੰ ਗੁਰੂ ਅਮਰਦਾਸ ਸਾਹਿਬ ਤੋਂ ਬੇਮੁਖ ਹੋ ਕੇ ਆਇਆ ਹੈ। ਜਾਂ ਤੇ ਤੋਹੇ ਤ੍ਰਾਸ ਦਰਸਾਵਾ। ਇਸ ਕਰਕੇ ਤੈਨੂੰ ਵੀ ਬੜਾ ਭਾਰ ਡਰ ਪੈ ਜਾ, ਦਿਖਾਇਆ ਵੀ ਉਧਰੋਂ ਬੇਮੁਖ ਹੋ ਕੇ ਕਿਵੇਂ ਆ ਗਿਆ ਤੂੰ। ਮੋਹ ਭਗਤ ਕਰਬੇ ਫਲ ਇਹੋ ਹੈ। ਇਹ ਵੀ ਖੇਡੇ ਬ੍ਰਾਹਮਣ, ਮੇਰੀ ਦੇਵੀ ਦੀ ਭਗਤੀ ਕਰਨ ਦਾ ਫਲ ਇਹ ਹੁੰਦਾ ਹੈ। ਸਰਦਾ ਜੁਤ ਗੁਰ ਦਰਸ਼ਨ ਲਹਿ ਹੈ। ਸ਼ਰਧਾ ਦੇ ਸਮੇਤ ਸਤਿਗੁਰੂ ਦੇ ਜਾ ਕੇ ਦਰਸ਼ਨ ਲਵੇ, ਗੁਰੂ ਤੋਂ ਬੇਮੁਖ ਨਾ ਹੋਵੇ। ਨਹਿ ਤੇ ਮੇਰੀ ਭਗਤ ਨਾ ਪਾਵੇ। ਵੇ ਗੁਰੂ ਤੋਂ ਕੋਈ ਬੇਮੁਖ ਹੋ ਜਾਂਦਾ ਹੈ ਨਾ, ਫੇਰ ਕਹਿੰਦੇ ਫਿਰ ਜਿਹੜੀ ਮੇਰੀ ਭਗਤੀ ਕੀਤੀ ਦਾ ਫਲ ਉਹ ਨਹੀਂ ਹੁੰਦਾ ਹੈ, ਉਹਦੀ ਸਫਲ ਭਗਤੀ ਨਹੀਂ ਹੁੰਦੀ ਹੈ। ਗੁਰ ਤੇ ਬੇਮੁਖ ਹੋਏ ਦਰਸਾਵੇ। ਜਿਹੜਾ ਵੇ ਗੁਰੂ ਅਮਰਦਾਸ ਸਾਹਿਬ ਤੋਂ ਬੇਮੁਖ ਹੋ ਕੇ ਮੇਰੇ ਦਰਸ਼ਨ ਕਰੇ, ਉਹਨੂੰ ਮੇਰੀ ਕਹਿੰਦੇ ਭਗਤੀ ਦਾ ਕੋਈ ਫਲ ਨਹੀਂ, ਕੋਈ ਦਰਸ਼ਨ ਕੀਤੇ ਦਾ ਫਲ ਨਹੀਂ ਮਿਲਦਾ। ਜਗਤ ਉਧਾਰਨ ਹਿਤ ਅਵਤਾਰ। ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਦਾ ਰੂਪ ਹੈ ਸੰਸਾਰ ਦੇ ਉਧਾਰ ਵਾਸਤੇ, ਵਾਹਿਗੁਰੂ ਦਾ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ ਅਵਤਾਰ ਹੋਇਆ ਹੋਇਆ ਹੈ। ਭਗਤ ਰੂਪ ਹੋਏ ਰਹਿਤ ਉਧਾਰ। ਇਸ ਤਰ੍ਹਾਂ ਕਹਿੰਦੇ ਭਗਤ ਸਰੂਪ ਦੇ ਵਿੱਚ ਹੋ ਕੇ ਰਹਿ ਰਹੇ ਬੜੇ ਸਖੀ ਦਾਤੇ ਬਣ ਕੇ, ਲੱਖ ਲੋਕ ਸੁਮਤ ਕੋ ਪਾਏ। ਗੁਰੂ ਅਮਰਦਾਸ ਸਾਹਿਬ ਵਾਹਿਗੁਰੂ ਦਾ ਸਰੂਪ ਹੈ, ਲੱਖਾਂ ਲੋਕਾਂ ਨੇ ਉਹਨਾਂ ਦੇ ਪਾਸੋਂ ਸ੍ਰੇਸ਼ਟ ਮਤ ਪਾਈ। ਸਿੱਖੀ ਮਾਰਗ ਕੋ ਪ੍ਰਗਟਾ। ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਰੂਪ ਹੋ ਕੇ ਸਿੱਖੀ ਦਾ ਜਿਹੜਾ ਭਾਵ ਭਗਤੀ ਵਾਲਾ ਰਸਤਾ ਪ੍ਰਗਟ ਕਰ ਰਹੇ ਹੈ। ਦੁਰੇ ਰਹੇ ਪ੍ਰਭ ਕੇ ਅਵਤਾਰ। ਗੁਰੂ ਅਮਰਦਾਸ ਸਾਹਿਬ ਜੀ ਕੋ ਮਨੁੱਖ ਨਹੀਂ ਹੈ, ਕਹਿੰਦੇ ਪ੍ਰਭੂ ਦਾ ਅਵਤਾਰ ਹੈ, ਗਵਤ ਹੋ ਕੇ ਰਹਿ ਰਹੇ। ਹਟ ਅਬ ਮਿਲਹੋ ਭਰਮ ਨਿਰਵਾਰ। ਇਸ ਕਰਕੇ ਹੇ ਖੇਡੇ ਬ੍ਰਾਹਮਣ, ਆ ਕਰਮ ਕਾਂਡ ਦੇ ਭਰਮ ਭੁਲੇਖੇ ਜੇ ਛੱਡ ਕੇ ਤੇ ਮੁੜ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਮਿਲ ਜੁਲ ਦਰਸ਼ਨ ਕਰ। ਸੁਣ ਸੁਪਨੇ ਮਹਿ ਬੰਧਨ ਕੀਨ। ਕਹਿੰਦੇ ਕਾਲੀ ਤੋਂ ਦੁਰਗਾ ਤੋਂ ਸੁਣ ਕੇ ਨੇ ਸੁਪਨੇ ਵਿੱਚ ਹੀ ਫਿਰ ਮੱਥਾ ਟੇਕਿਆ ਹੈ। ਜਾਗਿਓ ਪੁਨ ਅਚਰਜ ਮਨ ਲੀਨ। ਫਿਰ ਜਾਗ ਪਿਆ, ਮਨ ਬੜਾ ਅਚਰਜਤਾ ਵਿੱਚ ਲੀਨ ਹੋ ਗਿਆ, ਹੈਰਾਨੀ ਵਿੱਚ ਪੈ ਗਿਆ ਮਨ। ਦੋਹਰਾ ਭਾਈ ਭੋਰ ਉੱਠ ਕਰ ਹਟਿਓ। ਜਦੋਂ ਸਵੇਰ ਹੋ ਗਈ ਉੱਠ ਕੇ ਉਸੇ ਵੇਲੇ ਮੁੜ ਪਿਆ ਹੈ। ਦਰਸ਼ਨ ਗੁਰ ਕੀ ਪ੍ਰੀਤ। ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪ੍ਰੀਤੀ ਜਾਗੀ ਹੈ। ਆਇਆ ਗੋਇੰਦਵਾਲ ਮਹਿ। ਬਸ ਛੇਤੀ ਚੱਲਾ, ਸ੍ਰੀ ਗੋਇੰਦਵਾਲ ਸਾਹਿਬ ਆ ਪਹੁੰਚਿਆ ਹੈ। ਦਿੜ ਸ਼ਰਧਾ ਧਾਰ ਜੀਤ। ਆਪਣੇ ਸਿਰ ਵਿੱਚ ਐਨ ਪੱਕੀ ਸ਼ਰਧਾ ਧਾਰਨ ਕਰਕੇ ਚੌਪਈ ਪ੍ਰਥਮ ਦੇਗ ਮਹਿ ਅਚਿਓ ਅਹਾਰਾ। ਕਿੱਥੇ ਤਾਂ ਕਹਿੰਦਾ ਸੀ ਅਤੇ ਸਾਰੇ ਹੀ ਪ੍ਰਵੇਸ਼ ਹੁੰਦੇ ਆ, ਫਿਰ ਸਿੱਧਾ ਹੀ ਗੁਰੂ ਕੇ ਲੰਗਰ ਵਿੱਚ ਗਿਆ ਤੇ ਭੋਜਨ ਛਕ ਲਿਆ। ਇਸ ਨੇ ਪੁਨ ਗਮਨਿਓ ਜਹ ਸਤਿਗੁਰ ਦੁਆਰਾ, ਫਿਰ ਜਿੱਥੇ ਸਤਿਗੁਰੂ ਜੀ ਦਾ ਦਰਬਾਰ ਸੀ, ਦਰਵਾਜ਼ਾ ਸੀ, ਉੱਥੇ ਚਲਿਆ ਗਿਆ। ਜਿਸ ਕੇ ਹਿਰਦੈ ਪ੍ਰੇਮ ਬਹੁ ਜਾਗਾ, ਇਸ ਕੇ ਬ੍ਰਹਮਣ ਦੇ ਹੁਣ ਹਿਰਦੇ ਵਿੱਚ ਬੜਾ ਪ੍ਰੇਮ ਪਿਆਰ ਜਾਗ ਆਇਆ ਹੋਇਆ। ਲਾਗਨ ਲੱਗੇ ਭਾਲ ਕੇ ਭਾਗਾ, ਜਾਗਨ ਲੱਗੇ ਭਾਲ ਕੇ ਭਾਗਾ, ਕਿਉਂਕਿ ਪਿਛਲੇ ਜਿਹੜੇ ਚੰਗੇ ਭਾਗ ਆ ਉਹਦੇ ਹੁਣ ਜਾਗਣ ਲੱਗੇ ਹਨ। ਦਰਸ਼ਨ ਕਰਿਓ ਜਾਏ ਕਰ ਜਬੈ, ਹਾਂ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਜਾ ਕੇ ਇਹਨੇ ਦਰਸ਼ਨ ਕੀਤੇ ਹਨ। ਪ੍ਰੇਮ ਅਧੀਨ ਪਰਿਓ ਪਦ ਤਬੈ, ਬੜੇ ਪ੍ਰੇਮ ਦੇ ਬਸ ਹੋਏ ਆ, ਮਹਾਰਾਜ ਦੇ ਚਰਨਾਂ ਤੇ ਟੁੱਟੇ ਪਿਆ ਹੈ। ਸਤਿਗੁਰ ਨੇ ਬੂਝਿਓ ਦਿਜ ਕਹੋ, ਸਤਿਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਖੇਡੇ ਬ੍ਰਹਮਣ ਤੂੰ ਆਖ, ਕਿਤੇ ਆਏ ਦਰਸ਼ ਕੋ ਲਹੋ, ਵੇ ਕਿਸ ਥਾਂ ਤੋਂ ਆ ਕੇ ਤੂੰ ਵੀ ਇਸ ਦਰਸ਼ਨ ਲਿਆ ਗੁਰੂ ਕੇ ਦਰਬਾਰ ਦੇ। ਸੁਣ ਖੇਡੇ ਨੇ ਸਰਬ ਬਿਰਤਾਂਤ, ਆਏ ਮਹਾਰਾਜ ਤੋਂ ਸੁਣ ਕੇ ਖੇਡੇ ਬ੍ਰਹਮਣ ਨੇ ਜਿਵੇਂ ਵੀ ਗਿਆ ਸੀ ਬੇਮੁਖ ਹੋ ਕੇ, ਫਿਰ ਦੇਵੀ ਨੇ ਦਰਸ਼ਨ ਦਿੱਤੇ, ਉਹਨੇ ਪਿੱਛੇ ਮੋੜਿਆ ਸਾਰਾ ਹੀ ਪ੍ਰਸੰਗ। ਵਿਦਤ ਗੁਪਤ ਸਭ ਕਹਿ ਬਖਿਆਤ, ਜਿਹੜਾ ਪ੍ਰਗਟ ਸੀ ਵੀ ਮੁੜ ਕੇ ਗਿਆ, ਰਾਤ ਨੂੰ ਸੁਪਨੇ ਵਿੱਚ ਜਿਹੜਾ ਗੁਪਤ ਸੀ ਹੋਇਆ ਉਹ ਸਾਰਾ ਮਰ ਨੂੰ ਪ੍ਰਗਟ ਕਰਕੇ ਦੱਸਦਾ ਹੈ। ਮਨ ਗਿਲਾਨ ਕਰ ਮੈਂ ਉੱਠ ਗਇਓ, ਪ੍ਰਗਟ ਵੀ ਮੈਂ ਮਨ ਦੇ ਵਿੱਚ ਗਿਲਾਨੀ ਜੀ ਕਰਕੇ, ਨਫ਼ਰਤ ਜੀ ਕਰਕੇ ਮਹਾਰਾਜ ਦਰਸ਼ਨ ਕੀਤੇ ਤੋਂ ਬਗੈਰ ਹੀ ਇੱਥੋਂ ਉੱਠ ਕੇ ਚਲਾ ਗਿਆ ਸੀ। ਦਾਰਨ ਦਰਸ ਕਾਲਿਕਾ ਭਇਓ, ਇੱਥੋਂ ਦੋ ਕਹਾਂ ਤੇ ਜਦੋਂ ਮੈਂ ਗਿਆ ਭੋਜਨ ਖਾ ਕੇ ਰਾਤ ਨੂੰ ਸੁੱਤਾ, ਸੁਪਨੇ ਦੇ ਵਿੱਚ ਮਹਾਰਾ ਬੜਾ ਭਿਆਨਕ ਰੂਪ ਜਿਹਾ ਮੈਂ ਦੇਖਿਆ। ਤੁਮਰੋ ਭੇਵ ਬਤਾਇਓ ਸਾਰੋ, ਫਿਰ ਅਕਾਲੀ ਮਾਂ ਨੇ ਮਹਾਰਾ ਤੁਹਾਡਾ ਸਾਰਾ ਭੇਤ ਮੈਨੂੰ ਦੱਸਿਆ। ਹਟ ਆਇਓ ਮੈਂ ਸ਼ਰਨ ਤੁਮਾਰੋ, ਇਸ ਕਰਕੇ ਉੱਥੇ ਹੀ ਮੁੜ ਕੇ ਮੈਂ ਮਹਾਰਾ ਹੁਣ ਤੁਹਾਡੀ ਸ਼ਰਨ ਚੱਲ ਕੇ ਆ ਗਿਆ ਹਾਂ। ਅਬ ਮੇਰੇ ਪਰ ਜੇ ਤੁਮ ਦਇਆ, ਹੇ ਗੁਰੂ ਅਮਰਦਾਸ ਸਾਹਿਬ ਜੀ, ਜੇ ਹੁਣ ਮੇਰੇ ਉੱਪਰ ਤੁਹਾਡੀ ਮਿਹਰ ਦਇਆ ਹੋਈ ਹੈ। ਸੁਪਨੇ ਮੈਂ ਦੇਵੀ ਕਹਿ ਦਇਆ, ਕਿਉਂਕਿ ਸੁਪਨੇ ਵਿੱਚ ਦੇਵੀ ਨੇ ਕਹਿ ਦਿੱਤਾ ਵੀ ਤੂੰ ਜਾ ਕੇ ਉਹਨਾਂ ਦੇ ਦਰਸ਼ਨ ਕਰ ਲਾ, ਉਹ ਪਰਮੇਸ਼ਰ ਰੂਪ ਹੈ। ਕੁਪਤ ਰੂਪ ਤਬ ਹਿਰਨ ਕਰਿਓ, ਕੁਪਤ ਰੂਪ ਤਬ ਹਿਰਨ ਕਰਿਓ, ਸੁਪਨੇ ਦੇ ਵਿੱਚ ਤਾਂ ਬੜੀ ਕ੍ਰੋਧਵਾਨ ਹੋਈ ਮੇਰੇ ਤੇ ਸੀ, ਮੈਂ ਇਹੋ ਜਿਹੇ ਕ੍ਰੋਧਵਾਨ ਹੋਈ ਰੂਪ ਦੇ ਵਿੱਚ ਉਹਦੇ ਦਰਸ਼ਨ ਕੀਤੇ ਸੀ। ਸੁਨੇ ਬਾਕ ਜਿਸਕੇ ਮੈਂ ਮੁਰਿਓ, ਇਸ ਕਰਕੇ ਉਹ ਕਾਲੀ ਦੇ ਕ੍ਰੋਧ ਵਾਲੇ ਬਚਨ ਸੁਣ ਕੇ ਵੀ ਤੂੰ ਗੁਰੂ ਕੋ ਬੇਮੁਖ ਹੋ ਕੇ ਆਇਆ ਹੈ, ਸੋ ਪਿੱਛੇ ਨੂੰ ਇਸ ਕਰਕੇ ਮੈਂ ਮੁੜ ਕੇ ਆਇਆ ਹੁਣ ਪਿੱਛੋਂ ਨੂੰ। ਸੋ ਸਰੂਪ ਜਗ ਮਾਤ ਮਹਾਬਰ, ਮਹਾਰਾਜ ਜਿਹੜੀ ਜਗਤ ਦੀ ਮਾਤਾ ਦਾ ਮਹਾਨ ਸੇਠ ਸਰੂਪ ਹੈ ਨਾ, ਭਾਈ ਕੇ ਨਹੀਂ ਪ੍ਰਸੰਨ ਮੋਹ ਪਰ, ਮਹਾਰਾਜ ਮੈਂ ਤੁਹਾਡੀ ਹਜ਼ੂਰੀ ਵਿੱਚ ਤਾਂ ਆ ਗਿਆ ਹਾਂ, ਹੁਣ ਮੇਰੇ ਤੇ ਉਹ ਮਾਤਾ ਕਹਿੰਦੇ ਪ੍ਰਸੰਨ ਹੋ ਗਈ, ਮੇਰੀ ਬੀਵੀ ਗੁੱਸੇ ਆ, ਮੇਰੀ ਇਹ ਸ਼ੰਕਾ ਹੈ। ਇਹੋ ਸੰਦੇਹੋ ਮਹਾ ਉਰ ਮੇਰੇ, ਤੁਹਾਡੀ ਹਜ਼ੂਰੀ ਵਿੱਚ ਤਾਂ ਆ ਗਿਆ ਹਾਂ, ਮੇਰੇ ਮਨ ਵਿੱਚ ਸੰਸਥਾ ਹੈ ਵੀ ਅਜੇ ਵੀ ਮੇਰੇ ਤੇ ਗੁੱਸੇ ਹੈ ਕਿ ਹੁਣ ਖੁਸ਼ ਹੋ ਗਈ ਹੈ। ਮਿਟ ਹੈ ਨਾ ਬਿਨਾ ਭਗਵਤੀ ਹੇਰੇ, ਮਹਾਰਾਜ ਇਹ ਜਿਹੜੀ ਸ਼ੰਕਾ ਹੈ ਜਿੰਨਾ ਚਿਰ ਹੁਣ ਮੈਂ ਆਪਣੇ ਉੱਪਰ ਖੁਸ਼ ਹੋਈ ਦੇਵੀ ਨੀ ਨਾ ਦੇਖ ਲੈਂਦਾ, ਉਹਨਾਂ ਚਿਰ ਇਹ ਸ਼ੰਕਾ ਨਹੀਂ ਮਿਟਣੀ ਹੈ। ਤੁਮ ਸਮਰੱਥ ਸਭ ਰੀਤ ਮਹਾਨਾ, ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਪਰਮੇਸ਼ਰ ਦਾ ਸਰੂਪ ਹੋ, ਸਭ ਤਨਾ ਰੀਤੀ ਕਰਕੇ ਸਭ ਸਭ ਸ਼ਕਤੀਵਾਨ ਸ਼ਕਤੀ ਰੱਖਣ ਵਾਲੇ ਹੋ, ਕਿਰਪਾ ਕਰੋ ਸੰਸਾ ਉਰਹਾਨਾ, ਕਿਰਪਾ ਕਰ ਦਿਓ ਮੇਰੇ ਹਿਰਦੇ ਦਾ ਸੰਸਾ ਨਾਸ ਕਰ ਦਿਓ ਦੇਵੀ ਨੂੰ ਦਿਖਾ ਕੇ। ਸੁਣ ਸ੍ਰੀ ਸਤਿਗੁਰ ਬਿਕਸੇ ਭਾਖਿਓ, ਗੁਰੂ ਮਹਾਰਾਜ ਸੁਣ ਕੇ ਥੋੜਾ ਜਿਹਾ ਹੱਸੇ ਹਨ ਤੇ ਖੇਡੇ ਬ੍ਰਹਮਣ ਨੂੰ ਕਿਹਾ ਹੈ, ਇਮ ਹੋਏ ਐਮ ਪੀ ਹੋਏ ਜਥਾ ਅਭਿਲਾਖੇ, ਜਿਸ ਤਰ੍ਹਾਂ ਤੂੰ ਚਾਹੁੰਦਾ ਇਸ ਤਰ੍ਹਾਂ ਵੀ ਹੋ ਜਾਏਗਾ। ਸਖਤ ਨਾ ਅਸ ਜੋ ਦੁਰਗਾ ਹੇਰੈ, ਪਰ ਜਿਹੜਾ ਵੀ ਦੁਰਗਾ ਦਾ ਸਰੂਪ ਹੈ, ਕਹਿੰਦੇ ਵਿੱਚ ਤੇਰੇ ਵਿੱਚ ਬਾਹਮਣਾ ਤਾਂ ਸ਼ਕਤੀ ਹੈ ਨੀ ਵੀ ਜਿਹੜਾ ਤੂੰ ਉਹਨੂੰ ਦੇਖ ਲਵੇ। ਹੋਏ ਬਿਦਤ ਠਹਿਰੈ ਨਾ ਅਗੇਰੈ, ਦੇਖ ਲਾ ਜਦੋਂ ਕਹਿੰਦੇ ਪ੍ਰਗਟ ਹੋ ਗਈ ਬ੍ਰਾਹਮਣਾ ਤੂੰ ਨੀ ਖੜਨਾ ਹੈ ਮੋਕ ਨਿਕਲ ਜਾਏਗੀ। ਇਸ ਗਤ ਕੋ ਉਰਲੇ ਹੋ ਵਿਚਾਰੀ, ਇਸ ਤਰ੍ਹਾਂ ਦੀ ਹਾਲਤ ਨੂੰ ਹਿਰਦੇ ਵਿੱਚ ਤੂੰ ਵਿਚਾਰ ਲੈ ਵੀ ਉਦੋਂ ਤੂੰ ਬੇਹੋਸ਼ ਹੋ ਜਾਣਾ, ਗਸੀ ਪੈ ਜਾਣੀ, ਤੂੰ ਦੇਖ ਨੀ ਸਕਣਾ। ਸੁਣ ਖੇਡੇ ਪੁਨ ਗਿਰਾ ਉਚਾਰੀ, ਹਾਂ ਖੇਡੇ ਨੇ ਸੁਣ ਕੇ ਫਿਰ ਬੇਨਤੀ ਸਹਿ ਸਤਿਗੁਰੂ ਜੀ ਨੂੰ ਕਿਹਾ, ਕਰਨਾ ਕਰੋ ਦਿਖਾਵਹ ਮੋਹੀ, ਮਹਾਰਾਜ ਮੇਰੇ ਤੇ ਕਿਰਪਾ ਕਰ ਦੇ, ਕਦੇ ਮੈਨੂੰ ਤਾਂ ਜ਼ਰੂਰ ਉਹ ਦਿਖਾ ਲਿਓ। ਸਹੋ ਸਕਲ ਕੀ ਜਸ ਗਤ ਹੋਈ, ਇਸ ਤਰ੍ਹਾਂ ਦੀ ਮੇਰੀ ਮਾਰਾ ਬੁਰੀ ਭੈੜੀ ਹਾਲਤ ਹੋ ਜੂ, ਔਖਾ ਹੋ ਜੂ, ਸਾਰੀ ਮਰ ਮਾਰਾ ਔਖਾ ਸੁੱਖਾ ਸਹਾਰ ਲਵਾਂਗਾ। ਸ੍ਰੀ ਪ੍ਰਭ ਬੱਲੂ ਸੰਗ ਬਖਾਨਾ, ਬ੍ਰਹਮਣ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਜਿਹੜਾ ਮੁਖੀ ਸੇਵ ਭਾਈ ਬੱਲੂ ਜੀ ਸੀ ਉਹਦੇ ਸਾਥ ਕਿਹਾ ਹੈ, ਇਸ ਕੋ ਗਹੋ ਪਾਨ ਮਹਿ ਪਾਨਾ, ਕਹਿੰਦੇ ਲੈ ਵੀ ਬੱਲੂ ਸੇਵਕ ਬ੍ਰਹਮਣ ਦਾ ਜਿਹੜਾ ਹੱਥ ਹੈ ਤੂੰ ਆਪਣੇ ਹੱਥ ਵਿੱਚ ਫੜ ਲੈ। ਅਬਲੇ ਜਾਹੋ ਬੀਚ ਚੌਬਾਰੇ, ਜਿੱਥੇ ਸਾਡਾ ਚਵਾਰਾ ਹੈ ਨਾ ਭਗਤੀ ਕਰਨ ਵਾਲਾ ਥਾਂ, ਕਹਿੰਦੇ ਚਵਾਰੇ ਵਿੱਚ ਬ੍ਰਹਮਣ ਨੂੰ ਲੈ ਕੇ ਚਲਾ ਜਾ। ਜਗ ਮਾਤਾ ਕੋ ਦਰਸ ਨਿਹਾਰੇ, ਜਿਹੜੀ ਜਗ ਦੀ ਮਾਂ ਕਹੀ ਜਾਂਦਾ ਉਹਦੇ ਨੂੰ ਦਰਸ਼ਨ ਦਿਖਾ ਦੇ ਕਰਾ ਦੇ। ਸੁਣ ਆ ਗਿਆ ਬੱਲੂ ਗਹਿ ਕਰ ਕੋ, ਸਵੇਰੇ ਜਿਹੜਾ ਬੱਲੂ ਸੇਵਕ ਉਸਨੇ ਹੱਥ ਵਿੱਚ ਹੱਥ ਜਾ ਫੜ ਲਿਆ ਬ੍ਰਹਮਣ ਦਾ, ਅੰਤਰ ਜਾਏ ਦਿਖਾਇਓ ਘਰ ਕੋ, ਜਿੱਥੇ ਕਹਿੰਦੇ ਉਹ ਘਰ ਦਰਵਾਜ਼ਾ ਸੀ ਨਾ ਉਹਦੇ ਅੰਦਰ ਜਾ ਕੇ ਦਿਖਾਇਆ, ਇਸ ਚੁਬਾਰੇ ਸਾਹਿਬ ਦੇ ਦਰਸ਼ਨ ਕਰਾਏ। ਦੇਖਿਓ ਦਿਪਤ ਤੇਜ ਰੱਬ ਜੈਸਾ, ਜਿਵੇਂ ਸੂਰਜ ਦਾ ਤੇਜ ਹੁੰਦਾ ਨਾ ਪ੍ਰਕਾਸ਼ ਦਾ, ਇਸ ਤਰ੍ਹਾਂ ਦਾ ਉਹਦਾ ਤੇਜ ਪ੍ਰਵਾਲਾ ਸਰੂਪ ਜਾ ਦੇਖਿਆ ਇਸ ਨੇ। ਅਸਤਰ ਸ਼ਸਤਰ ਤੇ ਸੁਭਤ ਵਿਸ਼ੇਸ਼ਾ, ਇਸ ਤਰ੍ਹਾਂ ਜਿਹੜੇ ਸ਼ਸਤਰ ਤੇ ਅਸਤਰ ਚੱਕਰ ਤੀਰ ਆਦਿਕ ਹੋਰ ਸ਼ਸਤਰ ਤਲਵਾਰ ਇਹਦੇ ਨਾਲ ਬੜਾ ਵਿਸ਼ੇਸ਼ ਕਰਕੇ ਸੋਹਰਿਆ ਸੀ ਜੰਗੀ ਯੋਧਿਆਂ ਵਾਲਾ ਸਰੂਪ। ਅਸ਼ਟਭੁਜੀ ਜਬ ਦੇਖਣ ਕਰੀ, ਜਦੋਂ ਅੱਠ ਵਾਹਾਂ ਵਾਲੀ ਉਹ ਦੁਰਗਾ ਜੀ ਨੇ ਦੇਖਣਾ ਕੀਤੀ ਬ੍ਰਹਮਣ ਨੇ, ਦਿਜਬਰ ਨੇ ਸੁਧ ਬੁੱਧ ਸਭ ਹਰੀ, ਇੰਨਾ ਡਰ ਗਿਆ ਕਹਿੰਦੇ ਬ੍ਰਹਮਣ ਨੇ ਸਾਰੀ ਸੁਧ ਬੁੱਧ ਨਾਸ ਕਰ ਲਈ ਹੈ, ਬੁੱਧੀ ਵੀ ਖਤਮ, ਸਰੀਰ ਦੀ ਹੋਸ਼ ਵੀ ਖਤਮ ਹੋ ਗਈ। ਵਿਆਕੁਲ ਹੋਏ ਧਰਨ ਗਿਰ ਪਰੇ, ਇੰਨਾ ਡਰਿਆ ਕਹਿੰਦੇ ਵਿਆਕੁਲ ਜਾ ਹੋ ਕੇ ਗਸ ਖਾ ਕੇ ਧਰਤੀ ਰੇ ਡਿੱਗ ਪਿਆ ਹੈ। ਮੂਰਛਤ ਪਰਿਓ ਪ੍ਰਾਣ ਜਨ ਹਰਿਓ, ਇੰਨਾ ਬੇਹੋਸ਼ ਮੂਰਛਤ ਹੋ ਕੇ ਪੈ ਗਿਆ, ਜਾਣੀ ਪ੍ਰਾਣ ਹੀ ਨਾਸ ਹੋ ਗਏ, ਜਾਨ ਹੀ ਨਿਕਲ ਗਈ ਹੈ। ਬੱਲੂ ਨੇ ਸੁਧ ਸਰਬ ਸੁਣਾਈ, ਹਾਂ ਬੱਲੂ ਸੇਵਕ ਨੇ ਗੁਰੂ ਅਮਰਦਾਸ ਸਾਹਿਬ ਨੂੰ ਆ ਕੇ ਖਰੋ ਸੁਣਾਈ ਕਿ ਮਹਾਰਾ ਬ੍ਰਾਹਮਣ ਹੋਣੀ ਤਾਂ ਐਂ ਲੱਗਦੇ ਜਿਵੇਂ ਚਾਲੇ ਪਾ ਗਏ ਹੁੰਦੇ ਆ। ਗੁਰੂ ਕਹਿਓ ਲੈ ਆਓ ਉਠਾਈ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਬ੍ਰਹਮਣ ਨੇ ਚੁੱਕ ਕੇ ਸਾਡੇ ਕੋਲ ਲੈ ਆਓ, ਤਿੰਨ ਬਲ ਕਰਕੇ ਤਾਹੇ ਉਠਾਵਾ। ਬੱਲੂ ਸੇਵਕ ਬੜਾ ਤਕੜਾ ਸੀ, ਕਹਿੰਦੇ ਬਰਜਾ ਕਰਕੇ ਕੱਲੇ ਨੇ ਚੁੱਕ ਲਿਆ ਇਸ ਨੂੰ, ਆਨ ਪ੍ਰਭੂ ਕੇ ਪਾਏ ਨ ਪਾਵਾ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਸਿੰਘਾਸਨ ਤੇ ਬੈਠੇ ਸੀ ਉੱਥੇ ਆ ਕੇ ਚਰਨੀ ਪਾਤਸ਼ਾਹ ਚਰਨਾਂ ਦੇ ਕੋਲ ਰੱਖ ਦਿੱਤਾ। ਸ੍ਰੀ ਅਮਰਦਾਸ ਤਿਸ ਕਾਲਾ, ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਉਹ ਬ੍ਰਹਮਣ ਵੱਲੀ ਵੇਖਣਾ ਕੀਤਾ ਹੈ, ਕਹਿ ਕੇ ਚਬਕ ਉਠਾਏ ਵਿਸਾਲਾ। ਬ੍ਰਹਮਣ ਜਿਹੜੀ ਉਹਦੀ ਠੋਡੀ ਜੀ ਸੀ ਨਾ ਉਹ ਤੋਂ ਫੜ ਕੇ ਬੜੀ ਛੇਤੀ ਬਿਠਾ ਦਿੱਤਾ। ਮਨੋ ਮਿਤਕ ਭਾਪ ਹੈ ਜਵਾਯੋ, ਮਨੋ ਕਹਿੰਦੇ ਮਰਿਆ ਪਿਆ ਸੀ ਇਹ ਤਾਂ ਦੁਬਾਰਾ ਹੀ ਗੁਰੂ ਮਹਾਰਾਜ ਨੇ ਥੋੜੀ ਤੋਂ ਫੜ ਕੇ ਖੜਾ ਜਾ ਕਰਕੇ ਜਵਾਇਆ। ਖੁੱਲੇ ਨੇਤਰ ਗੁਰ ਦਰਸ਼ਨ ਪਾਇਓ, ਬ੍ਰਹਮਣ ਦੇ ਨੇਤਰ ਜੇ ਖੁੱਲੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਾਏ। ਦੇਖ ਪ੍ਰਭਾਵ ਚਕਿਤ ਚਿਤ ਰਹਿਓ, ਗੁਰੂ ਅਮਰਦਾਸ ਸਾਹਿਬ ਦਾ ਤੇਜ ਪ੍ਰਭਾਵ ਦੇਖ ਕਿਰਕਿ ਚਿਤ ਵਿੱਚ ਆਚਰ ਜੀ ਹੋ ਰਿਹਾ ਵੀ ਇੱਥੇ ਚਵਾਰੇ ਵਿੱਚ ਹੀ ਫਿਰਦੀ ਧੱਕੇ ਖਾਂਦੀ। ਕਰ ਜੋਰਤ ਗੁਰ ਕੋ ਬਚ ਕਹਿਓ, ਫਿਰ ਤਾਂ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਚਨ ਕਿਹਾ। ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਝਾੜੂ ਮਾਰਦੀ ਹੁੰਦੀ ਸੀ, ਗੁਰੂ ਅੰਗਦ ਸਾਹਿਬ ਜੀ ਨੇ ਦਰਸ਼ਨ ਕੀਤੇ ਸਨ। ਇੱਕ ਵਾਰੀ ਕਿਤੇ ਪੁੱਛ ਲਿਆ ਵੀ ਮਾਤਾ ਤੂੰ ਕਿੱਥੋਂ ਆਉਣੀ ਹੁੰਦੀ ਹੈ, ਫਿਰ ਰੋਜ਼ ਸਵੇਰੇ ਉੱਠ ਕੇ ਤੂੰ ਝਾੜੂ ਮਾਰਦੀ, ਬੋਲਦੀ ਚੱਲਦੀ ਨਹੀਂ ਹੈ। ਉਸ ਵੇਲੇ ਫਿਰ ਉਹ ਨੇ ਕਿਹਾ ਵੀ ਜਿੱਥੇ ਤੂੰ ਕਹਿੰਦੇ ਜੰਦ ਲੱਗਿਆ ਸੀ ਨਾ ਲਣੇ ਦੇ ਨਾਲ, ਕਹਿੰਦੇ ਮੈਂ ਉੱਥੋਂ ਆਏ, ਉਹੀ ਦੇਵੀ ਹਾਂ। ਕਹਿੰਦੇ ਇੱਥੇ ਕੀ ਕਹਿੰਦੇ, ਪਰਮੇਸ਼ਰ ਰੂਪ ਹੈ ਗੁਰੂ ਨਾਨਕ ਸਾਹਿਬ, ਪਰਮੇਸ਼ਰ ਦੇ ਸਾਰੇ ਸਿੱਖ ਸੇਵਕ ਇੱਥੇ ਹੀ ਝਾੜੂ ਝੂੜੂ ਫੇਰ ਕੇ ਇੱਥੇ ਹੀ ਭਗਤੀ ਕਰਕੇ ਕੋਈ ਕੋਈ ਲੈਂਦੇ ਹੈ। ਆ ਇੱਥੋਂ ਮੈਂ ਝਾੜੂ ਹੈ ਕਿ ਕੋਈ ਲੈ ਲੋ ਕੇ ਲੋਕਾਂ ਨੂੰ ਦਿੰਦੀ ਹੈ, ਇਸ ਕਰਕੇ ਪਰਮੇਸ਼ਰ ਹੈ ਵਾਹਿਗੁਰੂ ਨਾਨਕ ਸਾਹਿਬ ਜੀ। ਫਿਰ ਇਸ ਤਰ੍ਹਾਂ ਹੀ ਸਾਰਿਆਂ ਦਾ ਜਿਹੜਾ ਸੰਸਾ ਜਿਹਾ ਦੂਰ ਹੋਇਆ ਸੀ। ਗੁਰੂ ਅੰਗਦ ਸਾਹਿਬ ਜੀ ਵੀ ਚੱਲੇ ਸਨ, ਪਰ ਜੋ ਸਿੱਖ ਦਾ ਜ਼ਿਆਦਾ ਅਸਰ ਸੀ, ਸ਼ਰਤ ਸੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਵੀ ਅੱਗੇ ਚੱਲਾਂਗੇ, ਪਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਨਾਨਕ ਦੇ ਹੀ ਬਣ ਗਏ, ਪਰ ਉੱਧਰ ਨਹੀਂ ਗਏ ਇਹ। ਇਸ ਕਰਕੇ ਉਹ ਇੱਥੇ ਵੀ ਉਹ ਦਰਸ਼ਨ ਕਰਾ ਕੇ ਸੰਸਾ ਜਿਹਾ ਨਿਵਿਰਤ ਕਰ ਦਿੱਤਾ ਸੀ ਗੁਰੂ ਅੰਗਦ ਸਾਹਿਬ ਜੀ ਦਾ। ਕਰ ਜੋਰਤ ਗੁਰ ਕੋ ਬਚ ਕਹਿਓ, ਆ ਦੋਵੇਂ ਹੱਥ ਜੋੜ ਕੇ ਬਚਨ ਕਿਹਾ ਇਸ ਬ੍ਰਹਮਣ ਨੇ, ਇਹੋ ਸ਼ਰਨ ਕਰੀਐ ਨਿਜ ਦਾਸ, ਪਹਿਲੇ ਮਹਾਰਾ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਦੇਵੋ, ਆਪਣੇ ਸ਼ਰਨ ਸ਼ਰਨ ਲਾਓ ਤੇ ਮੈਨੂੰ ਆਪਣਾ ਹੁਣ ਸੇਵਕ ਬਣਾ ਲਓ। ਬਨੋ ਕਿਰਤਾਰਥ ਪੂਰਹ ਆਸ, ਇਹ ਮੇਰੀ ਆਸਾ ਪੂਰੀ ਕਰ ਦਿਓ ਜਿਸ ਕਰਕੇ ਆਪਦੀ ਮਹਾਰਾਜ ਸ਼ਰਨ ਵਿੱਚ ਰਹਿ ਕੇ ਮੈਂ ਸਫਲ ਨਿਹਾਸ ਬਣ ਜਾਵਾਂਗਾ, ਕਿਰਤਾਰਥ ਹੋ ਜਾਵਾਂ, ਕਿਰਤ ਕਿਰਤ ਹੋ ਜਾਵਾਂਗਾ, ਸਫਲ ਹੋ ਜਾਵਾਂਗਾ। ਦਿਖਸੇ ਸਤਿਗੁਰ ਬਾਹਰ ਉਚਾਰਾ, ਗੁਰੂ ਮਹਾਰਾਜ ਸੁਣ ਕੇ ਹੱਸੇ ਹਨ ਤੇ ਫਿਰ ਬਚਨ ਕਿਹਾ, ਸੁਣ ਖੇਡਾ ਤੂੰ ਦਾਸ ਹਮਾਰਾ, ਖੇਡੇ ਬ੍ਰਾਹਮਣ ਸੋਹਣਾ ਤੂੰ ਵੀ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਗਿਆ, ਹੁਣ ਤਾਂ ਤੂੰ ਸਾਡਾ ਹੀ ਸੇਵਕ ਹੈ। ਕਰੋ ਸਦਾ ਦੇਵੀ ਕੀ ਸੇਵਾ, ਠੀਕ ਹੈ ਪਹਿਲਾਂ ਤਾਂ ਤੂੰ ਭੁੱਲ ਭੁੱਲ ਆ ਕੇ ਹਮੇਸ਼ਾ ਦੇਵੀ ਦੀ ਸੇਵਾ ਹੀ ਕਰਦਾ ਰਿਹਾ ਹੈ। ਜਪ ਸਤ ਨਾਮ ਮੰਤਰ ਗੁਰਦੇਵਾ, ਆਹਦਾ ਹੁਣ ਤੂੰ ਖੇੜਾ ਛੱਡ ਤੇ ਸਤ ਨਾਮ ਵਾਹਿਗੁਰੂ ਜਿਹੜਾ ਗੁਰਮੰਤਰ ਹੈ ਜੋ ਫੇਥੁਰ ਹੈ ਤੇ ਵਾਹਿਗੁਰੂ ਦਾ ਜਪਿਆ ਕਰ, ਵਾਹਿਗੁਰੂ ਵਾਹਿਗੁਰੂ। ਮਿਲਹਿ ਜੋ ਤੋਹੇ ਦੇਹ ਉਪਦੇਸ਼ਾ, ਜਿਹੜਾ ਵੀ ਤੈਨੂੰ ਮਿਲ ਜੇ ਉਹਨੂੰ ਵੀ ਤੂੰ ਵੀ ਇਹੀ ਉਪਦੇਸ਼ ਦਿਆ ਕਰ ਵੀ ਭਾਈ ਵਾਹਿਗੁਰੂ ਵਾਹਿਗੁਰੂ ਜਪ। ਸਿੱਖੀ ਕੋ ਵਿਸਤਾਰ ਵਿਸ਼ੇਸ਼ਾ, ਇਸ ਤਰ੍ਹਾਂ ਵੀ ਖੇਡੇ ਬ੍ਰਾਹਮਣ ਤੂੰ ਸਿੱਖੀ ਦਾ ਵਿਸ਼ੇਸ਼ ਕਰਕੇ ਫੈਲਾ ਕਰ, ਹਿਮ ਕਹਿ ਕਿਰਪਾ ਦ੍ਰਿਸ਼ਟ ਸੋ ਹੇਰਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰ ਦੀ ਨਿਗਾਹ ਨਾਲ ਇਹ ਬ੍ਰਾਹਮਣ ਵੱਲੀ ਵੇਖਿਆ ਹੈ। ਉਪਜੋ ਬ੍ਰਹਮ ਗਿਆਨ ਤਿਸ ਵੇਰਾ, ਸੇਵੜੇ ਦੇ ਹਿਰਦੇ ਅੰਦਰ ਜਿਹੜਾ ਬ੍ਰਹਮ ਦਾ ਗਿਆਨ ਉਹ ਪੈਦਾ ਹੋਇਆ ਹੈ। ਕਰ ਅਜਮਤ ਜੁਤ ਦੀ ਵਿਦਾਈ, ਬੜੀਆਂ ਸ਼ਕਤੀਆਂ ਦੇ ਸਹਿਤ ਇਹਨੂੰ ਕਰਕੇ ਤੇ ਫਿਰ ਇਹਨੂੰ ਵਿਦਾਉਗੀ ਦੇ ਦਿੱਤੀ ਹੈ, ਮੰਜੀ ਬਖਸ਼ਦੀ, ਸਿੱਖੀ ਦੇ ਪ੍ਰਚਾਰ ਲਈ ਨੀਯਤ ਕਰ ਦਿੱਤਾ ਹੈ। ਰਾਮ ਨਾਮ ਕੀ ਉਰ ਲਿਵਲਾਈ, ਹਾਂ ਜੋ ਸਾਰੇ ਪਰਮੇਸ਼ਰ ਰਾਮ ਰਿਹਾ, ਰਾਮ ਰਮੰਤੀ ਰਾਮੇ ਰਮਾਏ ਰਾਮ ਹੈ, ਉਹਦੇ ਨਾਮ ਦੀ ਨਾਮ ਵਿੱਚ ਬਿਰਤੀ ਇਹਦੀ ਲਾ ਦਿੱਤੀ। ਭੁਗਤ ਮੁਕਤ ਲੈ ਘਰ ਕੋ ਗਯੋ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰੀ ਵਿੱਚੋਂ ਕਹਿੰਦੇ ਪਦਾਰਥ ਵੀ ਤੇ ਮੁਕਤੀ ਵੀ ਲੈ ਕੇ ਘਰ ਨੂੰ ਚਲਾ ਗਿਆ। ਨਰ ਅਨੇਕ ਕੋ ਸੰਕਟ ਹਯੋ, ਅਨੇਕਾਂ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਾ ਕੇ ਨੇ ਦੁੱਖ ਨਾਸ ਕੀਤੇ। ਜਿਨ ਜਿਨ ਸੰਗਤ ਤਿਸ ਕੀ ਕੀਨ, ਜਿਹਨੇ ਜਿਹਨੇ ਵੀ ਆ ਕੇ ਖੇਡੇ ਬ੍ਰਾਹਮਣ ਦੀ ਆ ਕੇ ਸੰਗਤ ਕੀਤੀ, ਤਿਨਹੋ ਨਹੀਂ ਜਮ ਕੋ ਦੁੱਖ ਲੀਨ, ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਲਾ ਦਿੱਤਾ, ਉਹਨਾਂ ਨੇ ਜਮਾਂ ਦਾ ਦੁੱਖ ਨਹੀਂ ਫਿਰ ਲਿਖਣਾ ਕੀਤਾ, ਦੁੱਖ ਜਮਾਂ ਦੇ ਦੁੱਖ ਵਿੱਚ ਨਹੀਂ ਉਹ ਲੀਨ ਹੋਏ। ਸਤਿਗੁਰ ਕੀ ਸਿੱਖੀ ਬਿਰਦਾਈ, ਇਸ ਤਰ੍ਹਾਂ ਜਿੰਨਾ ਚਿਰ ਧਰਤੀ ਤੇ ਰਿਹਾ ਉਹਨਾਂ ਚਿਰ ਸਤਿਗੁਰੂ ਦੀ ਸਿੱਖੀ ਨੂੰ ਇਹਨੇ ਵਧਾਇਆ ਫੁਲਾਇਆ। ਦਰਸ਼ਨ ਪਰਸਹਿ ਕਬ ਕਬ ਆਈ, ਜਦੋਂ ਜੀ ਕਰਦਾ ਕਦੇ ਕਦੇ ਗੁਰੂ ਅਮਰਦਾਸ ਸਾਹਿਬ ਦੇ ਵੀ ਇਹ ਦਰਸ਼ਨਾ ਕਰਦਾ ਹੈ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੇ, ਜੀ ਕਹਿੰਦੇ ਹੇ ਗੁਰਸਿੱਖੋ ਜਿਹਦੇ ਉੱਪਰ ਗੁਰੂ ਮਹਾਰਾਜ ਮੇਰ ਦੀ ਨਿਗਾਹ ਕਰ ਦਿੰਦੇ ਹੈ। ਨਿਜ ਕੁਟੰਬ ਜੁਤ ਭਉ ਜਲ ਤਰੈ, ਪਰਿਵਾਰ ਤਾਂ ਤਰਨਾ ਹੀ ਤਰਨਾ, ਆਪਣੇ ਪਰਿਵਾਰ ਸਿਰ ਪੁੱਤਰ ਧੀਆਂ ਸਹਿਤ ਹੀ ਸੰਸਾਰ ਸੁੰਦਰ ਤੋਂ ਤਰ ਜਾਂਦਾ ਹੈ। ਜਿਮ ਗੋਂਦੇ ਗੁਰ ਅੰਗਦ ਪਾਸ, ਇਸ ਤਰ੍ਹਾਂ ਇਹਨੂੰ ਬੰਜੀ ਦੇ ਕੇ ਸਿੱਖੀ ਦੇ ਪਰ ਪ੍ਰਚਾਰ ਲਈ ਨੀਯਤ ਕਰਕੇ ਇਹਦੇ ਘਰ ਵੱਲ ਨੂੰ ਭੇਜ ਦਿੱਤਾ ਹੈ। ਹੁਣ ਪਿਛਲਾ ਪ੍ਰਸੰਗ ਕੁਝ ਕਵੀ ਜੀ ਕਹਿ ਰਹੇ ਹਨ, ਜਿਸ ਤਰ੍ਹਾਂ ਕਹਿੰਦੇ ਜਿਹੜਾ ਗੁੰਦਾ ਸੀ ਨਾ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਨਗਰ ਵਸਾਉਣ ਵਾਸਤੇ ਆਇਆ ਸੀ। ਪੂਰਬ ਕਰੀ ਹੁਤੀ ਅਰਦਾਸ, ਇਹਨੇ ਪਹਿਲਾਂ ਆ ਕੇ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਹੈ ਸੀ ਕਿ ਮਹਾਰਾ ਨਗਰ ਵਸਾਉਣਾ ਚਾਹੁੰਦਾ, ਵਸਦਾ ਨਹੀਂ ਹੈ। ਜਿਸ ਦਿਨੇ ਕੰਧਾਂ ਚਨਾਉਣੇ ਰਾਤ ਨੂੰ ਭੁਲੀਤ ਭੂਤ ਪ੍ਰੇਤ ਗੋਤਰੂ ਹਾ ਕੇ ਢਾ ਜਾਂਦੇ, ਮੇਰੀ ਸਹਾਇਤਾ ਕਰੋ। ਤਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪ ਜੀ ਨੇ ਭੇਜਿਆ ਸੀ ਨਗਰ ਵਸਾਉਣ ਵਾਸਤੇ। ਗੋਇੰਦਵਾਲ ਵਿਸਾਲ ਵਸਾਇਓ, ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਥੇ ਆ ਕੇ ਗੋਇੰਦਵਾਲ ਨਾਮ ਦਾ ਨਗਰ ਬਹੁਤਾ ਵੱਡਾ ਵਸਾਇਆ। ਸੋ ਗੁਰ ਕੈ ਅਨੁਸਾਰ ਰਹਾਇਓ, ਉਹ ਜਿਹੜਾ ਗੋਇੰਦਾ ਚੌਧਰੀ ਸੀ ਤਾਂ ਉਹ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਉੱਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਵਿੱਚ ਹੀ ਹੋ ਕੇ ਰਿਹਾ। ਆਰ ਬਲਾ ਤਿਸ ਪੂਰੀ ਭਾਈ, ਉਹ ਜਿਹੜਾ ਗੋਇੰਦਾ ਚੌਧਰੀ ਸੀ ਉਹਦੀ ਜਦੋਂ ਉਮਰ ਪੂਰੀ ਹੋ ਗਈ, ਪ੍ਰਾਣ ਅੰਤ ਕਾਇਆ ਤਜ ਦਈ। ਪ੍ਰਾਣ ਅੰਤ ਕਾਇਆ ਤਜ ਦਈ, ਕਹਿੰਦੇ ਪ੍ਰਾਣਾਂ ਦਾ ਅੰਤ ਹੋਇਆ, ਸਰੀਰ ਨੇ ਤਿਆਗ ਦਿੱਤਾ, ਦੇਹ ਛੱਡ ਦਿੱਤੀ। ਤਿਸ ਕੀ ਸੰਤਤ ਪਾਛੇ ਰਹੀ, ਇਹਦੀ ਗੋਇੰਦੇ ਦੀ ਜਿਹੜੀ ਸੰਤਾਨ ਸੀ ਉਹ ਬਾਅਦ ਵਿੱਚ ਰਹਿ ਗਈ ਇੱਥੇ ਗੋਇੰਦਵਾਲ ਵੀ। ਤਿੰਨ ਮਤ ਗੁਰ ਅਨੁਸਾਰਨੀ ਨਹੀਂ, ਜਿਹੜਾ ਗੋਇੰਦਾ ਹੈ ਨਾ ਉਹਦੀ ਤਾਂ ਗੁਰੂ ਕੀ ਅਨੁਸਾਰੀ ਮਤ ਸੀ, ਗੁਰੂ ਕਾ ਸ਼ਰਧਾਲੂ ਸੀ, ਪਰ ਇਹਦੀ ਜਿਹੜੀ ਅੱਗੇ ਸੰਤਾਨ ਸੀ ਨਾ ਉਹਨਾਂ ਦੀ ਅਕਲ ਮਤ ਗੁਰੂ ਦੇ ਅਨੁਸਾਰੀ ਨਹੀਂ, ਉਹ ਬੇਮੁਖ ਜੇ ਹੈ ਸਾਰੇ। ਚੌਧਰ ਤਾਂ ਹਮਰੇ ਇਮ ਜਾਣੇ, ਕਿਉਂਕਿ ਗੋਇੰਦੇ ਦੀ ਜਿਹੜੀ ਅਗਲੀ ਸੰਤਾਨ ਹੈ ਉਹ ਕਹਿੰਦੇ ਸਾਡੇ ਘਰ ਦੇ ਵਿੱਚ ਵੀ ਚੌਧਰ ਤਾਂ ਹੈ। ਇਸ ਪੁਰਕੇ ਨਰ ਵਿਖੇ ਮਹਾਨੇ, ਇਹ ਗੋਇੰਦਪਾਲਪੁਰੀ ਦੇ ਵਿੱਚ ਲੋਕਾਂ ਵਿੱਚੋਂ ਚੌਧਰੀ ਹੋਣ ਕਰਕੇ ਮਹਾਨ ਹਾਂ, ਵੱਡੇ ਹਾਂ। ਸਗਰੋ ਨਗਰ ਹਮਾਰੋ ਹੈ, ਇਸ ਕਰਕੇ ਜਿਹੜਾ ਗੋਇੰਦਵਾਲ ਨਗਰ ਹੈ ਇਹ ਸਾਰਾ ਕਹਿੰਦੇ ਵਸਾਇਆ ਹੋਇਆ ਸਾਡਾ ਹੀ ਹੈ। ਅਰਪੈ ਭੇਟ ਇਹਾਂ ਜੋ ਰਹੇ, ਜਿਹੜਾ ਵੀ ਇੱਥੇ ਗੋਇੰਦਵਾਲ ਵਿੱਚ ਰਹਿੰਦਾ ਸਾਨੂੰ ਥੋੜੀ ਬਹੁਤੀ ਚੌਧਰਪੁਣਾ ਦੀ ਭੇਟਾ ਦਿੰਦਾ, ਕੋਈ ਨਾ ਕੁਝ ਦਿੰਦਾ ਹੈ। ਸ੍ਰੀ ਗੁਰ ਕੋ ਘਰ ਹੈ ਵਿਸਾਲਾ, ਵਿੱਚ ਇੱਕ ਦੂਸਰੇ ਨੂੰ ਕਹਿੰਦੇ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਬਹੁਤ ਵੱਡਾ ਹੈ। ਦੇਤ ਨਹੀਂ ਸੋ ਕੁਛ ਕਿਸ ਕਾਲਾ, ਗੁਰੂ ਅਮਰਦਾਸ ਸਾਹਿਬ ਜੀ ਦੇ ਇਤਨਾ ਵੱਡਾ ਘਰ ਹੋਣ ਦੇ ਬਾਵਜੂਦ ਵੀ ਸਾਨੂੰ ਕਿਸੇ ਸਮੇਂ ਕੁਝ ਵੀ ਨਹੀਂ ਦਿੰਦੇ। ਆਵਤ ਇਨਕੇ ਦਰਬ ਵਡੇਰੇ, ਇੱਕ ਦੂਸਰੇ ਨੂੰ ਕਹਿੰਦੇ ਵੀ ਇਹਨਾਂ ਦੇ ਘਰ ਦੇ ਵਿੱਚ ਬੜਾ ਤਕੜਾ ਧਨ ਹੁੰਦਾ ਹੈ। ਚੱਲ ਹੈ ਦੇਗ ਨਰ ਅਚਹੇ ਕਨੇਰੇ, ਕਿੱਡਾ ਵੱਡਾ ਲੰਗਰ ਚੱਲਦਾ, ਲੋਕ ਕਿੰਨੇ ਆ ਕੇ ਬਹੁਤ ਛਕਦੇ ਹਨ। ਉਚਿਤ ਅਬ ਹੈ ਇਨ ਤੇ ਧਨ ਲੀਜੈ ਹੈ, ਆਪੋ ਵਿੱਚ ਹੀ ਕਹਿੰਦੇ ਹੈ ਵੀ ਹੁਣ ਤਾਂ ਜੋ ਇਹਨਾਂ ਦੇ ਕੋਲੋਂ ਵੀ ਆਪਾਂ ਨੂੰ ਧਨ ਲੈਣਾ। ਹੱਕ ਚੌਧਰ ਤਾਂ ਕੋ ਕਹਿ ਦੀ ਜਹਿ, ਆਪਾਂ ਨੂੰ ਕਹਿ ਦੇਣਾ ਚਾਹੀਦਾ ਵੀ ਅਸੀਂ ਪਿੰਡ ਦੇ ਚੌਧਰੀ ਹੈ, ਚੌਧਰੀ ਕਰਕੇ ਸਾਡਾ ਧਨ ਲੈਣ ਦਾ ਹੱਕ ਬਣਦਾ ਹੈ। ਪ੍ਰਥਮ ਆਮਦਨ ਧਨ ਕੀ ਥੋਰੀ, ਠੀਕ ਹੈ ਪਹਿਲਾਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਧਨ ਦੀ ਆਮਦਨ ਜੀ ਥੋੜੀ ਸੀ, ਥੋੜੀ ਮਾਇਆ ਆਉਂਦੀ ਸੀ, ਬੋਲੀ ਸਾਹਿਬ ਤੇ ਲੱਗਦੀ ਸੀ। ਅਬ ਚਾਹ ਦਿਸਤੇ ਆਏ ਅਖੋਰੀ, ਕਹਿੰਦੇ ਚਾਰ ਸਵੇਰੇ ਤੋਂ ਬੜੀਆਂ ਭੇਟਾਂ ਆਉਂਦੀਆਂ, ਗੱਡੇ ਲੱਦੇ ਇਹਨਾਂ ਦੇ ਦਰਵਾਜੇ ਅੱਗੇ ਹਨ, ਧੰਦੇ ਖੜੋਤੇ ਰਹਿੰਦੇ ਹਨ। ਮਤ ਮਲੀਨ ਮਿਥਿਆ ਅਭਿਮਾਨੀ, ਜਿਹਨੇ ਗੁਰ ਦੇ ਖਤਰੀ ਦੇ ਸੰਤਾਨ ਦੇ ਜੀ ਕਹਿੰਦੇ ਬੁੱਧੀ ਦੇ ਮੈੜੇ ਝੂਠੇ ਬੜੇ ਅਭਿਮਾਨੀ ਸੀ। ਨਿਕਟ ਗੁਰੂ ਨਹਿ ਮਹਿਮਾ ਜਾਣੀ, ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਰਹਿ ਕੇ ਵੀ ਇਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਵਡਿਆਈ ਨਹੀਂ ਜਾਣੀ। ਤੀਰਥ ਵਾਸੀ ਜਿਮ ਨਰ ਹੋਵੇ ਹੈ, ਕਹਿੰਦੇ ਜਿਵੇਂ ਤੀਰਥਾਂ ਤੇ ਵਸਣ ਵਾਲਾ ਤੀਰਥ ਤੇ ਰਹਿਣ ਵਾਲਾ ਕੋਈ ਪੁਰਸ਼ ਹੋਵੇ। ਨਹੀਂ ਮਹਾਤਮ ਤਿਨਕੋ ਜੋਵੇ ਹੈ, ਕਹਿੰਦੇ ਉਹ ਤੀਰਥ ਦੇ ਉੱਤੇ ਰਹਿੰਦਿਆਂ ਹੋਇਆ ਉਹ ਤੀਰਥ ਦਾ ਜਿਹੜਾ ਮਹਾਤਮ ਹੈ ਉਹ ਕਹਿੰਦੇ ਨਹੀਂ ਵੇਖਦਾ ਹੈ। ਨਹਿ ਸ਼ਰਦਾ ਸੋ ਦੇਹ ਸ਼ਨਾਨਹਿ, ਕਹਿੰਦੇ ਉਹ ਜਿਹੜਾ ਉੱਥੇ ਰਹਿਣ ਵਾਲਾ ਹੁੰਦਾ ਨਾ ਤੀਰਥ ਤੇ, ਕਹਿੰਦੇ ਸ਼ਰਦਾ ਧਾਰ ਤੇ ਉਹ ਰੋਜ਼ ਨਹੀਂ ਉੱਥੇ ਇਸ਼ਨਾਨ ਕਰ ਖੁੱਲਾ ਹੁੰਦਾ ਹੈ। ਨਿਸਦਨ ਮੂੜ ਅਵਗਿਆ ਠਾਣੈ ਹੈ। ਸਗੋਂ ਕਹਿੰਦੇ ਜਿਹੜਾ ਤੀਰਥ ਤੇ ਰਹਿਣ ਵਾਲਾ ਮੂਰਖ ਹੈ, ਰਾਤ ਦਿਨ ਉੱਥੇ ਨਿਰਾਦਰੀ ਜ਼ਰੂਰ ਕਰਦਾ, ਵਗਿਆ ਜ਼ਰੂਰ ਕਰਦਾ, ਉਹ ਜੇ ਪੁੱਠੇ ਕੰਮ ਉੱਥੇ ਜ਼ਰੂਰ ਕਰਦਾ ਹੈ। ਚਾਹੇ ਦੂਰ ਤੇ ਸਾਦਰ ਮੱਜੇ ਹੈ। ਜਿਹੜੇ ਕੋਈ ਸ਼ਰਧਾ ਵਾਲੇ ਲੋਕ ਹੈ, ਦੂਰੋਂ ਸ਼ਰਧਾ ਧਾਰ ਜੇ ਉੱਥੇ ਇਸ਼ਨਾਨ ਤੀਰਥ ਵਿੱਚ ਕਰਦੇ ਇਸ਼ਨਾਨ ਕਰਦੇ ਹਨ, ਸ਼ੁਭ ਫਲ ਪ੍ਰਾਪਤ ਕਲਮਲ ਭੱਜੇ ਹੈ। ਉਹਨਾਂ ਨੂੰ ਚੰਗਾ ਫਲ ਪ੍ਰਾਪਤ ਹੁੰਦਾ ਹੈ, ਇਸ਼ਨਾਨ ਕਰਨ ਨਾਲ ਸਾਰੇ ਪਾਪ ਉਹਨਾਂ ਦੇ ਭੱਜ ਜਾਂਦੇ, ਖਤਮ ਹੋ ਜਾਂਦੇ। ਤਿਮ ਇਹੋ ਮੂਰਖ ਹਿਰਦੇ ਮਲੀਨੇ। ਇਹ ਕਹਿੰਦੇ ਕੁੰਦੇ ਦੇ ਸੰਤਾਨ ਦੇ ਜਿਹੜੇ ਲੋਕ ਹੈ, ਕਹਿੰਦੇ ਮੂਰਖ ਹਿਰਦੇ ਦੇ ਮੇਲੇ। ਗੁਰੂ ਮਹਾਤਮ ਨਹਿ ਮਨ ਚੀਨੇ। ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਮਹਾਤਮ ਪ੍ਰਤਾਪ, ਉਹਨੂੰ ਮਨ ਵਿੱਚ ਜਾਣਦੇ ਨਹੀਂ। ਲੱਗੇ ਅਵਗਿਆ ਕਰਨ ਕੁਢਾਲੀ। ਕਹਿੰਦੇ ਖੋਟੇ ਢੰਗ ਦੇ ਨਾਲ ਅਵਗਿਆ ਵਾਲੀ ਗੱਲ ਜੀ ਕਰਨ ਲੱਗੇ ਹਨ। ਹੰਕਾਰੀ ਦੁਰਮਤੀ ਕੁਚਾਲੀ। ਕਿਉਂਕਿ ਸਾਰੇ ਹੰਕਾਰੀ ਹਨ, ਖੋਟੀ ਮਤ ਵਾਲੇ, ਖੋਟੀ ਚਾਲ ਵਾਲੇ, ਰੀਤੀ ਵਾਲੇ। ਸਤਿਗੁਰ ਨਿਕਟ ਜਾਏ ਕਰ ਬੈਸੇ। ਇੱਕ ਦਿਨ ਸਾਰੇ ਇਕੱਠੇ ਹੋ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਜਾ ਬੈਠੇ ਨੇ। ਧਰੇ ਲੋਭ ਬੋਲੇ ਤਬ ਐਸੇ। ਧੰਦਾ ਲੋਭ ਜਾ ਧਾਰਨ ਕਰਕੇ ਤਦੋਂ ਇਸ ਤਰ੍ਹਾਂ ਬੋਲੇ ਸਤਿਗੁਰੂ ਜੀ। ਹਮਰੇ ਨਗਰ ਬਾਸ ਜੇ ਕੀਜੈ। ਗੁਰੂ ਅਮਰਦਾਸ ਸਾਹਿਬ ਜੀ, ਜੇ ਕਰਕੇ ਸਾਡੇ ਨਗਰ ਦੇ ਵਿੱਚ ਤੁਸੀਂ ਨਿਵਾਸ ਜਾ ਰੱਖਣਾ ਹੈ, ਇੱਥੇ ਰਹਿਣਾ ਹੈ, ਇੱਥੋਂ ਦੇ ਚੌਧਰੀ ਹੈ, ਸਾਨੂੰ ਚੌਧਰਪੁਣੇ ਦਾ, ਸਰਦਾਰੀਪੁਣੇ ਦਾ ਕੁਝ ਦੇਣਾ ਚਾਹੀਦਾ ਹੈ। ਅਪਰ ਸਰਬ ਹੀ ਮਾਨ ਆਨ। ਦੇਖ ਲੋ ਮਹਾਰਾ, ਹੋਰ ਜਿੰਨੇ ਗੋਇੰਦਵਾਲ ਵਿੱਚ ਰਹਿੰਦੇ ਸਾਰੇ ਸਾਡੀ ਈਨ ਮੰਨਦੇ ਹੈ। ਜਥਾ ਜੋਗ ਦੇਵਹ ਘਰ ਆਨ। ਇਸ ਤਰ੍ਹਾਂ ਕਿਸੇ ਯੋਗਤਾ ਹੈ ਬਹਿਤਾ, ਉਹ ਸਾਡੇ ਘਰ ਦੇ ਵਿੱਚ ਆ ਕੇ ਥੋੜੀ ਬਹੁਤੀ ਚੌਧਰਪੁਣੇ ਦੀ ਮਾਇਆ ਦਿੰਦੇ ਹੈ। ਬਹੁ ਸੰਮਤ ਬੀਤੇ ਤੁਮ ਰਹੋ। ਗੁਰੂ ਅਮਰਦਾਸ ਸਾਹਿਬ ਜੀ, ਤੁਹਾਨੂੰ ਤਾਂ ਇੱਥੇ ਰਹਿੰਦਿਆਂ ਕਾਫੀ ਸਾਲ ਲੰਘ ਗਏ ਹੋਏ। ਅਨਕ ਉਪਾਇਨ ਜਗਤੇ ਲਹੋ। ਸੰਸਾਰ ਦੇ ਲੋਕਾਂ ਤੁਸੀਂ ਅਨੇਕਾਂ ਤਰ੍ਹਾਂ ਦੀਆਂ ਭੇਟਾਂ ਲੈ ਰਹੇ ਹੋ। ਪੂਰਬ ਅਲਪਹੁਤੀ ਗੁਜਰਾਨ। ਇੱਕ ਮਹਾਰਾ, ਪਹਿਲਾਂ ਤਾਂ ਤੁਹਾਡੇ ਘਰ ਦੀ ਜਿਹੜੀ ਗੁਜਰਜੀ ਸੀ ਉਹ ਥੋੜੀ ਜੀ ਸੀ, ਗੁਜ਼ਾਰਾ ਘੱਟ ਹੀ ਸੀ, ਹੁਣ ਥੋੜਾ ਹੀ ਚੱਲਦਾ। ਅਬ ਮਨ ਹੈ ਬਹੁ ਆਨ ਜਹਾਨ। ਤੁਹਾਨੂੰ ਆ ਕੇ ਸਾਰਾ ਸੰਸਾਰ ਹੀ ਬੜਾ ਗਿਣਤੀ ਵਿੱਚ ਮੰਦਾ ਪੂਜਦਾ ਹੈ। ਮਤ ਮੰਦਨ ਤੇ ਸੁਣ ਗਤ ਦਾਨੀ। ਆ ਕਹਿੰਦੇ ਭੈੜੀ ਮਤ ਵਾਲਿਆਂ ਤੋਂ ਸੁਣ ਕੇ ਮੁਕਤੀ ਦਾਤਾ ਗੁਰੂ ਅਮਰਦਾਸ ਸਾਹਿਬ ਜੀ ਨੇ। ਸਹਿਜ ਸੁਭਾਇਕ ਬੋਲੇ ਬਾਣੀ। ਆ ਸੁਤੇ ਸੁਭਾਈ ਆਪਣੀ ਮੌਜ ਵਿੱਚ ਹੀ ਬਚਨ ਬਾਣੀ ਬੋਲੇ। ਲੰਗਰ ਵਿਖੇ ਗਮਨ ਕਰ ਜਾਵਹ। ਕਹਿੰਦੇ ਵੀ ਜਿੰਨੇ ਤੁਸੀਂ ਆਉਣਾ ਇੱਥੋਂ ਚੱਲ ਕੇ ਨਾ ਲੰਗਰ ਵਿੱਚ ਜਾਓ। ਜਿਤੋ ਅੰਨ ਚਾਹੋ ਖਾਵਹੋ। ਉੱਥੇ ਤੁਸੀਂ ਅੰਨ ਚਾਹੁੰਦੇ ਹੋ, ਲੰਗਰ ਵਿੱਚ ਬੈਠ ਕੇ ਖੁੱਲਾ ਡੁੱਲਾ ਜਲੋ, ਰੱਜ ਪੁੱਜ ਜਾਓ। ਦੇਸ਼ ਵਿਦੇਸ਼ੀ ਸੰਗਤ ਸਾਰੀ। ਕਿਉਂਕਿ ਐਸ ਦੇਸ਼ ਦਾ ਹੋਵੇ, ਵਿਦੇਸ਼ ਦਾ ਹੋਵੇ, ਜਿੰਨੀ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਹੈ। ਚੱਲ ਹੈ ਦੇਗ ਤਹ ਅਚ ਹੈ ਆਹਾਰੀ। ਆ ਲੰਗਰ ਚੱਲਦਾ, ਸਾਰੇ ਉੱਥੇ ਬਹਿ ਬਹਿ ਕੇ ਭੋਜਨ ਛਕਦੇ। ਹਟਕਾਰ ਨਾ ਕਿਸ ਕੀ ਤਿਸ ਥਾਂ। ਜਿਹੜਾ ਗੁਰੂ ਕਾ ਲੰਗਰ ਹੈ ਨਾ, ਉੱਥੇ ਨੂੰ ਕਹਿੰਦੇ ਕਿਸੇ ਨੂੰ ਜਾਣ ਦੀ ਰੋਕ ਹੈ ਨਹੀਂ। ਸੁਧਤ ਕਰਤ ਸਭ ਭੋਜਨ ਖਾਨ। ਜਿਹੜੇ ਕੋਈ ਬਾਹਰੋਂ ਵਿਦੇਸ਼ਾਂ ਤੋਂ ਆਉਂਦੇ ਹੈ, ਜਿਹੜੇ ਦਰਸ਼ਨ ਕਰਨ ਲਈ ਭੁੱਖੇ, ਸਭ ਉੱਥੇ ਗੁਰੂ ਕੇ ਲੰਗਰ ਵਿੱਚ ਹੀ ਛਕਣਾ ਕਰਦੇ। ਸੋ ਜਾਣੋ ਸਰਬੰਸ ਹਮਾਰਾ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਗੁਰੂ ਕਾ ਲੰਗਰ ਚੜਿਆ ਉਹ ਸਾਡਾ ਸਰਬੰਸ ਹੀ ਹੈ, ਸਭ ਕੁਝ ਸਾਡਾ ਗੁਰੂ ਕਾ ਲੰਗਰ ਹੀ ਹੈ। ਹੈ ਗਰੀਬਨ ਕੇਰ ਗੁਜ਼ਾਰਾ। ਇਹ ਤਾਂ ਗਰੀਬਾਂ ਦਾ ਜਿਵੇਂ ਗੁਜ਼ਾਰਾ ਚੱਲਦਾ ਹੁੰਦਾ, ਜਾਂ ਗਰੀਬਾਂ ਲਈ ਇਹ ਸਾਰਾ ਕੋਈ ਪ੍ਰਬੰਧ। ਪਿਤਾ ਤਿਹਾਰੇ ਕਛੂ ਨਾ ਚਾਹਾ। ਕਿਵੇਂ ਤੁਹਾਡਾ ਜਿਹੜਾ ਪਿਓ ਸੀ ਗੋਇੰਦਾ, ਉਹ ਚੌਧਰੀ ਨੇ ਤਾਂ ਸਾਥੋਂ ਕੁਝ ਚਾਹਿਆ ਨਹੀਂ। ਧਰੇ ਲੋਭ ਆਏ ਹਮ ਪਾਹਾ। ਤੁਸੀਂ ਧੰਦਾ ਲੋਭ ਜਾ ਧਾਰ ਕੇ ਸਾਡੇ ਕੋਲ ਆ ਗਏ ਹੋ। ਧਨ ਕੋ ਸੰਚਨ ਹਮਰੇ ਨਾਹ ਨਾ। ਸਾਡੇ ਘਰ ਦੇ ਧੰਦਾ ਇਕੱਠਾ ਕਰਨਾ ਹੈ ਨੀ, ਅਸੀਂ ਤਮਾਇਆ ਇਕੱਠੀ ਨੀ ਕਰਕੇ ਰੱਖਦੇ। ਅੰਨ ਆਦ ਵਸਤ ਘਰ ਮਹਿਨ, ਹਾਂ ਅੰਨ ਤੋਂ ਆਦ ਲੈ ਕੇ ਹੋਰ ਵਸਤੂ ਵੀ ਸਾਡੇ ਘਰ ਵਿੱਚ ਹੈ ਨਹੀਂ ਆ, ਬਾਹਰ ਦਰਵਾਜੇ ਤੇ ਹੈ। ਜੋ ਤੁਮ ਕੋ ਹਮ ਦੇਹ ਨਿਕਾਸ, ਮੇਰਾ ਕੋਈ ਧਨ ਹੋਵੇ ਜਾਂ ਅੰਨ ਹੋ ਕੇ ਕੋਈ ਵਾਧੂ ਵਸਤਰ ਹੋਵੇ ਉਹ ਤੁਹਾਨੂੰ ਅਸੀਂ ਘਰੋਂ ਕੱਢ ਕੇ ਦੇ ਦਈਏ। ਸੋ ਨਹਿ ਰੱਖ ਹੈ ਕਛੂ ਆਵਾਸ, ਉਹ ਅਸੀਂ ਆਪਣੇ ਘਰ ਦੇ ਵਿੱਚ ਬਿਲਕੁਲ ਕੋਈ ਰੱਖਦੇ ਨਹੀਂ, ਇਹ ਤਾਂ ਬਾਹਰੋਂ ਹੀ ਆਉਂਦਾ ਤੇ ਬਾਹਰੋਂ ਲੈ ਕੇ ਲੰਗਰ ਵਿੱਚ ਪਾ ਕੇ ਛਕਾ ਦਿੰਦੇ ਹਾਂ। ਸੁਣ ਗੋਂਦੇ ਸੁੱਤ ਬਾਕ ਬਖਾਨੇ, ਆਹ ਜਿਹੜਾ ਗੋਂਦੇ ਦਾ ਪੁੱਤਰ ਸੀ ਇਹ ਪੁੱਤਰ ਤਾਂ ਇਹਦਾ ਹੈ ਨਹੀਂ ਸੀ, ਇਹ ਹੈ ਤਾਂ ਭਤੀਜਾ ਹੀ ਸੀ, ਮਤਵੰਨਾ ਸੀ, ਉਹ ਗੋਦ ਵਿੱਚ ਪਾਇਆ ਸੀ ਇਸਨੇ। ਕਹਿੰਦੇ ਇਸ ਤਰ੍ਹਾਂ ਜਿਹੜਾ ਗੋਦੇ ਦਾ ਮਤਵੰਨਾ ਪੁੱਤਰ ਉਹਨੇ ਬਚਨ ਕਿਹਾ ਦਰਬ ਕੋ ਠਾਨੇ, ਮਹਾਰਾਜ ਅਸੀਂ ਜਿਹੜਾ ਧਨ ਹੈ ਉਹ ਲੈਣਾ ਹੈ, ਹਿਰਦੇ ਵਿੱਚ ਤੁਸੀਂ ਧਾਰਿਆ ਵੀ ਲੰਗਰ ਨਹੀਂ ਖਾਣਾ ਹੈ, ਅਸੀਂ ਪਰ ਰੋਟੀਆਂ ਰੁਪਈਏ ਲੈਣੇ ਹੈ। ਅਪਰ ਵਸਤ ਹਮ ਲੇਤ ਨਾ ਕੋਈ, ਹਾਂ ਮਾਇਆ ਤੋਂ ਬਗੈਰ ਹੋਰ ਕੋਈ ਅਸੀਂ ਵਸਤੂ ਨਹੀਂ ਲੈਣੀ, ਨਾ ਕੋਈ ਅੰਨ ਲੈਣਾ ਨਾ ਕੋਈ ਕੱਪੜਾ ਲੈਣਾ ਹੈ। ਧਨ ਦੀ ਜਹੈ ਕਰ ਧਾਰੈ ਸੋਈ, ਹਾਂ ਧਨ ਦੇ ਦਿਓ ਖੁੱਲਾ ਡੁੱਲਾ, ਉਹ ਅਸੀਂ ਆਪਣੇ ਹੱਥਾਂ ਵਿੱਚ ਲੈ ਲਾਂਗੇ, ਉਹ ਮਾਇਆ ਫੜ ਲਾਂਗੇ। ਸਦਨ ਆਪਣੇ ਅਚਹਿ ਆਹਾਰਾ, ਆਹ ਜਿਹੜਾ ਤੁਸੀਂ ਲੰਗਰ ਦੀ ਗੱਲ ਕਹਿੰਦੇ ਇਹ ਜਿਹੜਾ ਭੋਜਨ ਤਾਂ ਅਸੀਂ ਆਪੋ ਆਪਣੇ ਘਰਾਂ ਵਿੱਚ ਛਕਾਂਗੇ। ਅੰਨ ਖਰੀਦੈ ਮੋਲ ਬਜ਼ਾਰਾ, ਆਹ ਜਿਹੜਾ ਤੁਸੀਂ ਆ ਧਨ ਦੇਵੋਗੇ ਉਹਦੇ ਨਾਲ ਬਾਜ਼ਾਰ ਦੇ ਵਿੱਚ ਅਸੀਂ ਅੰਨ ਖਰੀਦ ਲਵਾਂਗੇ। ਤੁਮਰੇ ਨਿਕਟ ਕਮੀ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਕੋਲ ਕੋਈ ਮਾਇਆ ਦੀ ਥੋੜਤਾ ਘੱਟ ਹੈ ਨੀ ਇਸ ਸਮੇਂ। ਸੰਗਤ ਰਹੇ ਭੀਰ ਕਰ ਸੋ, ਅਸੀਂ ਦੇਖਦੇ ਹਾਂ ਸਾਰੇ ਸਮਾਂ ਵਿੱਚ ਜਿਹੜੀ ਸੰਗਤ ਆਪ ਜੀ ਦੇ ਇਰਦ ਗਿਰਦ ਭੀੜ ਕਰਕੇ ਰਹਿੰਦੀ ਹੈ। ਨਿਤ ਪ੍ਰਤ ਆਨ ਹੈ ਦਰਬ ਉਦਾਰਾ, ਆ ਜਿਹਨੇ ਤੁਹਾਡੀ ਸੰਗਤ ਹਮੇਸ਼ਾ ਬੜਾ ਖੁੱਲਾ ਡੁੱਲਾ ਹੀ ਧੱਲੇ ਆਉਂਦੀ ਹੈ। ਦੂਰ ਦੂਰ ਕੇ ਨਰ ਬਹੁ ਆਵਾਰਾ, ਦੇਖ ਲੋ ਮਹਾਰਾਜ ਦੂਰੋਂ ਦੂਰੋਂ ਦੇ ਪੁਰਸ਼ ਬਹੁਤ ਆਉਂਦੇ ਦਰਬਾਰ ਵਿੱਚ। ਸਰਦਾ ਧਰ ਹੈ ਨਿਵਾਵਹਿ ਸੀਸ, ਉਹ ਜਿੰਨੇ ਦੂਰੋਂ ਦੂਰੋਂ ਆਉਂਦੇ ਆ ਸਾਰੇ ਸਰਦਾ ਧਵਾਰ ਕੇ ਤੁਹਾਨੂੰ ਸੀਸ ਨਿਭਾਉਂਦੇ। ਕੇਤਕ ਆਵਤ ਨਿਕਟ ਹਮਹੀਸ਼, ਮਹਾਰਾਜ ਜਿਵੇਂ ਹਰੀਪੁਰ ਦਾ ਰਾਜਾ ਵੀ ਆਪ ਜੀ ਦੀ ਪਰਿਵਾਰ ਸਹਿਤ ਆ ਗਿਆ ਸੀ, ਹੋਰ ਵੀ ਰਾਜੇ ਆ ਜਾਂਦੇ ਜਿਵੇਂ ਅਕਬਰ ਪਾਤਸ਼ਾਹ ਵੀ ਆਇਆ ਸੀ, ਉਹ ਰਾਜੇ ਆ ਜਾਂਦੇ ਤੁਹਾਡੇ ਕੋਲ। ਆਏ ਉਪਾਇਨ ਅਨਕ ਪ੍ਰਕਾਰ, ਉਹਨਾਂ ਰਾਹੀਂ ਅਨੇਕਾਂ ਤਰ੍ਹਾਂ ਦੀ ਭੇਟਾ ਤੁਹਾਡੇ ਕੋਲ ਆ ਜਾਂਦੀ ਹੈ। ਤਿੰਨ ਮਹਿਤੇ ਦੇਹੋ ਹੱਕ ਹਮਾਰਾ, ਉਹ ਭੇਟਾਵਾਂ ਦੇ ਵਿੱਚੋਂ ਜਨਕ ਸਾਡਾ ਹੱਕ ਬਣਦਾ, ਉਹ ਤੁਸੀਂ ਗਿਣ ਮਿਣ ਕੇ ਸਾਨੂੰ ਦੇ ਦਿਓ। ਸੁਣ ਸ੍ਰੀ ਅਮਰ ਕਹਿਓ ਤਿੰਨ ਫੇਰ, ਗੁਰੂ ਅਰਦਾਸ ਸਾਹਿਬ ਜੀ ਨੇ ਸੁਣ ਕੇ ਗੋਂਦੇ ਦੇ ਜਿਹੜੇ ਪੁੱਤਰ ਹੈ ਮਤਵੰਨਾ ਜਾਂ ਪੁੱਤਰ ਹੈ ਹੋਰ ਨਾਲ ਆਏ ਹੈ ਉਹਨਾਂ ਨੂੰ ਧਨ ਕੋ ਲੋਭ ਕਰਤ ਹੋ ਢੇਰ, ਕਹਿੰਦੇ ਵੀ ਧਨ ਦਾ ਜਿਹੜਾ ਲੋਭ ਹੈ ਤੁਸੀਂ ਢੇਰ ਕੀ ਜ਼ਿਆਦਾ ਹੀ ਕਰਦੇ ਹੋ, ਬਹੁਤ ਹੀ ਕਰਦੇ ਆ। ਗੁਰ ਕੇ ਸਦਨ ਮਿਲੇਗੀ ਦੇਗ, ਗੁਰੂ ਦੇ ਲੰਗਰ ਵਿੱਚੋਂ ਰਸੋਈ ਵਿੱਚੋਂ ਤਾਂ ਤੁਹਾਨੂੰ ਦੇਗ ਮਿਲ ਜਾਏਗੀ, ਲੰਗਰ ਮਿਲ ਜਾਏਗਾ, ਭੋਜਨ ਮਿਲ ਜਾਏਗਾ। ਅਵਰ ਲੋਭ ਤਿਆਗੋ ਤੁਮ ਬੇਗ, ਹੋਰ ਜਿਹੜਾ ਧਨ ਦਾ ਲੋਭ ਹੈ ਉਹ ਤਾਂ ਤੁਸੀਂ ਬਿਨਾਂ ਦੇਰੀ ਤੋਂ ਛੱਡੋ, ਇੱਥੇ ਮਾਇਆ ਨੀ ਮਿਲਣੀ ਹੈ। ਕਾਹੇ ਤ੍ਰਿਸ਼ਨਾ ਅਧਿਕ ਕਰਤ ਹੋ, ਕੁੰਦੇ ਦੇ ਸੰਤਾਨ ਦੇ ਲੋਕੋ ਕਿਉਂ ਮਾਇਆ ਦੀ ਤ੍ਰਿਸ਼ਨਾ ਜੀ ਵਿਚਾਰਨਾ ਜੀ ਜ਼ਿਆਦਾ ਕਰਦੇ ਹੋ। ਹਮ ਸੋ ਧਨ ਕੇ ਹੇਤ ਅਰਤ ਹੋ, ਸਾਡੇ ਕੋਲ ਧਨ ਵਾਸਤੇ ਆ ਕੇ ਤੁਸੀਂ ਅੜਦੇ ਭਿੜਦੇ ਹੋ। ਐਸੇ ਬਹੁਤ ਭਈ ਤਰਕਾਰ, ਕਵੀ ਜੀ ਕਹਿੰਦੇ ਇਸ ਤਰ੍ਹਾਂ ਬਹੁਤ ਕਹਿੰਦੇ ਤਕਰਾਰ ਜਿਹਾ ਹੋਇਆ ਆਪੋ ਵਿੱਚ ਹੀ। ਓੜਕ ਦੁਸ਼ਟ ਕਰਤ ਪੇਰਾਰ, ਫਕੀਰ ਨੂੰ ਜਿਹੜੇ ਦੁਸ਼ਟ ਕਹਿੰਦੇ ਲੜਾਈ ਕਰਨ ਲਈ ਤਿਆਰ ਵੀ ਹੋ ਗਏ। ਕਹਿਤ ਭਏ ਹਮ ਦਿੱਲੀ ਜਾਵੇ ਹੈ, ਵਿੱਚੋਂ ਤਾਂ ਕਹਿਣ ਲੱਗੇ ਲਓ ਜੀ ਜੇ ਤੁਸੀਂ ਮਾਇਆ ਨੀ ਨਾ ਦਿੰਦੇ ਅਸੀਂ ਸਿੱਧੇ ਦਿੱਲੀ ਜਾਵਾਂਗੇ। ਕਰ ਫਰਿਆਦ ਤੁਮ ਤੇ ਧਨ ਪਾਵੇ ਹੈ, ਉੱਥੇ ਜਾ ਕੇ ਪੁਕਾਰ ਕਰਾਂਗੇ ਫਿਰ ਤੁਹਾਨੂੰ ਦਿੱਲੀ ਸੱਦਿਆ ਜਾਊਗਾ, ਫਿਰ ਉੱਥੋਂ ਅਸੀਂ ਮਾਇਆ ਪਾਵਾਂਗੇ ਜਿੰਨਾ ਸਾਡਾ ਜੀ ਕਰੂ। ਸਤਿਗੁਰ ਕਹਿਓ ਖੁਸ਼ੀ ਸੋ ਕਰੋ। ਰੋਮਦਾਸ ਸਾਹਿਬ ਜੀ ਨੇ ਸੁਣ ਕੇ ਕਿਹਾ, ਕਹਿੰਦੇ ਵੀ ਚੰਗਾ, ਜਿਵੇਂ ਤੁਹਾਡੀ ਖੁਸ਼ੀ ਹੋਵੇ ਕਰ ਲੋ, ਜਾਓ ਦਿੱਲੀ। ਹਮ ਤੇ ਧਨ ਕੀ ਆਸ ਨਾ ਧਰੋ। ਅਸੀਂ ਸਪਸ਼ਟ ਕਰਦੇ ਹਾਂ, ਸੱਚ ਕਹਿੰਦੇ ਹਾਂ, ਸਾਡੇ ਕੋਲੋਂ ਧਨ ਦੀ ਇੱਛਾ ਨਾ ਤੁਸੀਂ ਸਿੱਖੋ। ਮਾਇਆ ਨੀ ਮਿਲਣੀ, ਲੰਗਰ ਵਿੱਚੋਂ ਪ੍ਰਸ਼ਾਦੇ ਜ਼ਰੂਰ ਮਿਲ ਸਕਣਗੇ। ਗਏ ਸਦਨ ਉੱਠ ਮਤਾ ਪਕਾਇਓ। ਸਵੇਰੇ ਉੱਠ ਕੇ ਕਹਿੰਦੇ ਘਰੇ ਚਲੇ ਗਏ ਤੇ ਮਸ਼ਵਰਾ ਜਾ ਪਕਾ ਲਿਆ, ਸਲਾਹ ਕਰ ਲਈ। ਦਿੱਲੀ ਜਾਏ ਕਲੰਕ ਸੋ ਪਾਇਓ। ਹਾਂ, ਦਿੱਲੀ ਜਾ ਕੇ ਵੀ ਕਹਿੰਦੇ ਕੋਈ ਉੱਥੇ ਇੱਜ਼ਤ ਰੋ ਨਹੀਂ ਪਾਏ, ਮੱਥੇ ਤੇ ਕਲੰਕ ਹੀ ਪਾਇਆ, ਮੱਥੇ ਤੇ ਦਾਗ ਹੀ ਲਗਾਇਆ ਹੈ, ਬਦਵਾਨਾ ਮੀਂਹ ਹੀ ਕਰਾਈ। ਚਵ ਗੱਤੇ ਆਗੇ ਫਰਿਆਦ। ਕਿਉਂਕਿ ਸਾਰੇ ਇਕੱਠੇ ਹੋ ਕੇ ਦਿੱਲੀ ਵਿੱਚ ਜਾ ਕੇ ਚਵਗੱਤੇ ਗੋਰ ਦਾ ਜਿਹੜਾ ਅਕਬਰ ਪਾਤਸ਼ਾਹ ਦੀ ਉਹਦੇ ਕੋਲ ਫਰਿਆਦ ਪੁਕਾਰ ਕੀਤੀ ਵੀ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਚੌਧਰ ਪੁਣੇ ਦਾ ਨਹੀਂ ਕੁਝ ਦਿੰਦੇ। ਮੂਰਖ ਕਰਤ ਭਏ ਬਹੁ ਬਾਦ। ਇਸ ਤਰ੍ਹਾਂ ਮੂਰਖ ਉੱਥੇ ਜਾ ਕੇ ਝਗੜਾ ਕਰਨ ਲੱਗੇ ਜੀ, ਦੇਖੋ ਸਾਨੂੰ ਕੁਝ ਦਿੰਦੇ ਨੀ, ਸਾਡੇ ਨਗਰ ਵਿੱਚ ਰਹਿੰਦੇ। ਇੱਕ ਪਠਾਨ ਗੁਰੂ ਕਾ ਦਾਸ। ਇੱਕ ਕਹਿੰਦੇ ਅਕਬਰ ਪਾਤਸ਼ਾਹ ਦੇ ਕੋਲ ਪਠਾਨ ਸੀ, ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਸੇਵਕ ਸੀ, ਦਾਸ ਸੀ, ਸ਼ਰਧਾਲੂ ਸੀ। ਸਭਾ ਮੱਦ ਚਵਗੱਤੇ ਪਾਸ। ਜਿੱਥੇ ਚਵਗੱਤੇ ਗੋਰ ਦਾ ਅਕਬਰ ਪਾਤਸ਼ਾਹ ਸਭਾ ਵਿੱਚ ਬੈਠਾ, ਉੱਥੇ ਕੋਲ ਹੀ ਪਠਾਨ ਬੈਠਾ ਸੀ, ਸਤਿਗੁਰੂ ਦਾ ਸ਼ਰਧਾਲੂ। ਸਰਬ ਭੇਦ ਪ੍ਰਗਟਾਵਤ ਭਇਓ। ਉਸ ਕਹਿੰਦੇ ਪਠਾਨ ਨੇ ਸਾਰਾ ਭੇਦ ਦੱਸ ਦਿੱਤਾ ਕਿ ਹੇ ਅਕਬਰ ਪਾਤਸ਼ਾਹ, ਇਹ ਬੁਮੁਖ ਲੋਕ ਹੈ ਜਿਨ੍ਹਾਂ ਦੇ ਨਗਰ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਵਸਾਇਆ ਸੀ। ਇਹ ਜ਼ਮੀਨ ਜਾਇਦਾਦ ਤੇ ਇਹਨਾਂ ਦਾ ਜਿਹੜਾ ਵੱਡਾ ਚੌਧਰੀ ਸੀ ਨਾ, ਉਹਨੇ ਝੂਠ ਬੋਲਿਆ ਸੀ, ਝੂਠ ਕਰਕੇ ਆਪਣੇ ਹੱਕ ਵਿੱਚ ਜੋ ਮੁਕੱਦਮਾ ਕਰਿਆ, ਫਿਰ ਉਹ ਨਗਰ ਵਸਾਉਣਾ ਚਾਹੁੰਦਾ ਸੀ, ਭੂਤ ਆ ਗਏ ਸੀ, ਫਿਰ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਿਆ। ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਇੱਥੇ ਭੇਜਿਆ, ਉਹਨਾਂ ਨੇ ਨਗਰ ਵਸਾਇਆ। ਇਹ ਕਹਿੰਦੇ ਸਾਡਾ ਨਗਰ ਹੈ, ਇਹ ਕੀ ਲੱਗਦੇ ਨੇ, ਇਹਨਾਂ ਦਾ ਹੈ ਇਹ ਕੀ ਹੈ। ਇਸ ਕਰਕੇ ਵੀ ਜਿਸ ਗੁਰੂ ਅਮਰਦਾਸ ਸਾਹਿਬ ਜੀ ਨੇ ਤੁਹਾਡਾ ਜਿਹੜਾ ਅਚਤੌੜ ਗੱਲ ਦਾ ਕਿਲ੍ਹਾ ਫਤਿਹ ਕੀਤਾ ਵਾ, ਕਹਿੰਦਾ ਵੀ ਜਦੋਂ ਬੌਰੀ ਦਾ ਕੱਟ ਛੁੱਟੇਗਾ ਉਦੋਂ ਹੀ ਅਚਤੌੜ ਦਾ ਗੱਲ ਛੁੱਟੇਗਾ। ਇਹ ਉਹ ਗੁਰੂ ਅਮਰਦਾਸ ਸਾਹਿਬ ਜੀ ਤੋਂ ਬੇਮੁਖ ਆਏ, ਉਹਨਾਂ 'ਤੇ ਫਰਿਆਦ ਕਰਦੇ। ਜਦੋਂ ਉਹਨੂੰ ਦੱਸ ਪਠਾਨ ਨੇ ਦੱਸ ਦਿੱਤਾ ਸਾਰਾ ਕੁਛ, ਦੁਸ਼ਟਨ ਕੋ ਝੂਠਾ ਤਿੰਨ ਕਾਇਓ। ਉਸੇ ਵੇਲੇ ਕਹਿੰਦੇ ਅਕਬਰ ਪਾਤਸ਼ਾਹ ਨੇ ਜਿੰਨੇ ਦੁੱਧ ਸੀ ਸਾਰਿਆਂ ਨੂੰ ਝੂਠਾ ਕਰ ਦਿੱਤਾ। ਕਹਿੰਦੇ ਤੁਹਾਡਾ ਉੱਥੇ ਕੀ ਹੈ, ਤਾਂ ਗੁਰੂ ਅੰਗਦ ਸਾਹਿਬ ਦੇ ਤੁਸੀਂ ਜਾ ਕੇ ਵੱਡ ਵਡੇਰੇ ਨੇ ਮਿੰਨਤਾਂ ਕੀਤੀਆਂ, ਬੇਨਤੀਆਂ ਕੀਤੀਆਂ, ਉਹਨਾਂ ਨੇ ਮਹਾਰਾਜ ਨੂੰ ਭੇਜਿਆ ਤੇ ਨਗਰ ਉਹਨਾਂ ਨੇ ਵਸਾਇਆ ਹੈ, ਤੁਸੀਂ ਉਹਨਾਂ ਤੋਂ ਕੀ ਮੰਗਦੇ ਹੋ। ਲੱਗੀ ਹੋਣ ਤਿੰਨ ਪਰ ਬਹੁ ਮਾਰ। ਕਹਿੰਦੇ ਰੁਪਈਏ ਤਾਂ ਕੀ ਮਿਲਣੇ ਸੀ। ਕਹਿੰਦੇ ਉਧਰੋਂ ਫਿਰ ਅਕਬਰ ਪਾਤਸ਼ਾਹ ਦੇ ਕਹਿਣ ਵਾਂਗ ਫਿਰ ਛਿੱਤਰ ਪਰੇਡ ਹੋਣ ਲੱਗ ਪਈ ਇਹਨਾਂ ਤੇ। ਤੱਕੇ ਦੇ ਕਾਢੇ ਦਰਬਾਰ। ਅਕਬਰ ਸ਼ਾਹਰਸ਼ਾਹ ਨੇ ਕਹਿ ਦਿੱਤਾ ਵੀ ਗੁਰੂ ਤੇ ਬੇਮਖਾਂ ਨੂੰ ਧੱਕੇ ਦੇ ਕੇ ਇਹਨਾਂ ਨੂੰ ਦਰਬਾਰ ਤੋਂ ਕੱਢੋ। ਕਹਿੰਦੇ ਮਾਰੇ ਧੱਕੇ ਤੇ ਬਾਹਰ ਕੱਢਤੇ ਸਾਰੇ। ਬਹੁਤ ਦੁਖੀ ਸਭ ਸੌਜ ਗਵਾਈ। ਬੜੇ ਦੁਖੀ ਹੋ ਗਏ, ਸਾਰੀ ਸਮੱਗਰੀ ਜੀ ਵੀ ਗੁਆ ਲਈ, ਖਰਾਬ ਕਰ ਲਈ। ਘਰ ਆਵਤ ਲੱਜਾ ਬਹੁ ਪਾਈ। ਘਰ ਤੱਕ ਆਉਂਦਿਆਂ ਬੜੀ ਸ਼ਰਮਿੰਦਗੀ ਵੀ ਪਾਈ ਵੀ ਮਰੇ ਕੁੱਟੇ ਚੰਗਾ ਚਾਟਾ ਛੜਾਇਆ, ਹਾਏ ਹਾਏ ਕਰਦੇ ਆਏ ਸੀ। ਰੁਲ ਮਰ ਗਏ ਜੋ ਆਏ ਫੇਰ। ਜਿਹੜੇ ਕੋਈ ਮਾੜਾ ਮੋਟਾ ਕਹਿੰਦੇ ਬਚ ਬੁਚ ਕੇ ਆਏ ਸੀ, ਉਹ ਵੀ ਰਲ ਉੜ ਕੇ ਅਖੀਰੀ ਮਰ ਮੁੱਕ ਗਏ। ਦੁਖੀ ਪਏ ਜਮ ਮਾਰੇ ਘੇਰ। ਇਹਨੇ ਕਹਿੰਦੇ ਬੇਮੁਖ ਹੋਏ, ਦੁਖੀ ਹੋਏ, ਜਮਾਂ ਨੇ ਵੀ ਘੇਰ ਘੇਰ ਕੇ ਸਾਰਿਆਂ ਨੂੰ ਮਾਰਾ, ਕੋਈ ਨੀ ਛੱਡਿਆ ਹੈ। ਸ੍ਰੀ ਇਹੋ ਬਿਰਤਾਂਤ ਸਭਨ ਸੁਣ ਪਾਇਓ। ਇਸ ਤਰ੍ਹਾਂ ਦਾ ਪ੍ਰਸੰਗ ਸਾਰੇ ਜਿਹੜੇ ਗੁਰੂ ਕੇ ਸਿੱਖ ਦੇ ਸੰਤਰਾਂ ਚ ਵਿੱਚ ਬੈਠੇ ਆ, ਸਭ ਨੇ ਸੁਣ ਪਾਇਆ ਵੀ ਆਹ ਹੋਲ ਹਾਇਆ ਬੇਮੁਖਾਂ ਦਾ। ਦੁਸ਼ਟਨ ਕੋ ਪ੍ਰਭ ਦੰਡ ਦਿਵਾਇਓ। ਵੀ ਪਰਮੇਸ਼ਰ ਨੇ ਆਪ ਹੀ ਅਕਬਰ ਪਾਤਸ਼ਾਹ ਨੂੰ ਪ੍ਰੇਸ਼ ਕੇ ਜਿਹੜੇ ਗੁਰੂ ਘਰ ਤੋਂ ਦੁਸ਼ਟ ਸੀ ਨਾ, ਉਹਨਾਂ ਨੂੰ ਇਹੋ ਜਿਹਾ ਡੰਡ ਮਵਾਇਆ, ਡੰਡਰ ਡੰਗਰ ਧੱਕੇ ਮਾਰੇ ਤੇ ਛਿੱਤਰ ਮਾਰੇ, ਚਾਟਾ ਛਕਾਇਆ ਹੈ। ਸ੍ਰੀ ਗੁਰੂ ਰਾਮਦਾਸ ਰਾਮਦਾਸ ਪ੍ਰਭ ਸੁਆਮੀ। ਉਸ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਜੋ ਪਰਮੇਸ਼ਰ ਸਭ ਦੇ ਮਾਲਕ ਹਨ, ਕਿਰਪਾ ਸਿੰਧ ਸਭ ਅੰਤਰ ਜਾਮੀ, ਕਿਰਪਾ ਦੇ ਸਮੁੰਦਰ ਹਨ ਸਾਰਿਆਂ ਦੀਆਂ ਦਿਲਾਂ ਦੇ ਜਾਣਨ ਵਾਲੇ ਅੰਤਰ ਜਾਮੀ ਹੈ। ਤਾਹ ਸਮੇਂ ਗੁਰ ਸੇਵ ਮਝਾਰਾ, ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਸਨ। ਤਤਪਰ ਰਹਿਤ ਹੁਤੇ ਦਰਬਾਰਾ, ਆਏ ਹਮੇਸ਼ਾ ਸਾਵਧਾਨ ਰਹਿੰਦੇ ਸੀ ਤੇ ਮਹਾਰਾਜ ਦੇ ਦਰਬਾਰ ਵਿੱਚ ਹੀ ਹੈ ਸੀ। ਗੌੜੀ ਰਾਗ ਵਾਰ ਕੇ ਅੰਤਰ, ਜਦੋਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਆਪ ਜੀ ਬੈਠੇ ਸਨ, ਫਿਰ ਗੁਰਸਿੱਖਾਂ ਨੇ ਪੁੱਛਿਆ ਸੀ ਕਿ ਮਹਾਰਾਜ ਆਪ ਜੀ ਦੇ ਸਾਹਮਣੇ ਅਸੀਂ ਸੁਣਿਆ ਵੀ ਆਹ ਭਾਣਾ ਵਰਤਿਆ ਸੀ ਜਿਹੜੇ ਗੋਂਦੇ ਖੱਤਰੀ ਦੇ ਸੰਤਾਨ ਦੇ ਜੀ, ਇਹ ਮਹਾਰਾਜ ਦਿੱਲੀ ਗਏ ਸੀ, ਉੱਥੇ ਬੜਾ ਬੁਰਾ ਹਾਲ ਹੋਇਆ, ਇੱਥੇ ਆ ਕੇ ਰੋ ਰੋੜ ਕੇ ਮਰ ਗਏ ਸੀ, ਤੁਸੀਂ ਮਹਾਰਾਜ ਸਾਨੂੰ ਸਾਰਾ ਤੁਹਾਡੇ ਸਾਹਮਣੇ ਵਰਤਿਆ ਇਹ ਸੁਣਾਓ। ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਗੁਰਸਿੱਖਾਂ ਦੇ ਕਹਿਣ ਕਰਕੇ ਇਹ ਸਾਰਾ ਪ੍ਰਸੰਗ ਇੱਕ ਸਲੋਕ ਉਚਾਰਨ ਕਰਕੇ ਸੁਣਾਇਆ ਸੀ। ਫਿਰ ਇੱਥੇ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿੰਦੇ ਹਾਜ਼ਰ ਸਨ, ਇਹੀ ਸਲੋਕ ਚੜ ਕੇ ਉਚਾਰਨ ਕਰ ਦਿੱਤਾ। ਨਾ ਜਦੋਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਸਿੱਖਾਂ ਤੋਂ ਪੁੱਛਣ ਤੋਂ ਫਿਰ ਉਚਾਰਿਆ, ਇਸੇ ਠੀਕ ਸਮਝਣਾ ਹੈ। ਇਸ ਪਰਥਾਏ ਸਲੋਕ ਸੁਤੰਤਰ, ਕਹਿੰਦੇ ਆਪਣੀ ਸੁਤੰਤਰਤਾ ਵਿੱਚ, ਯਾਦ ਵਿੱਚ, ਆਪਣੀ ਮੌਜ ਵਿੱਚ, ਇਹਨਾਂ ਦੇ ਪਰਥਾਏ, ਇਹਨਾਂ ਦੇ ਸੁਭ ਵਿੱਚ ਉਚਰਤ ਭਏ ਭਲੋ ਚਿੱਤ ਲਾਏ, ਆ ਚਿੱਤ ਲਾ ਕੇ ਇੱਕ ਸਲੋਕ ਉਚਾਰਨ ਲੱਗ ਪਏ। ਜੋ ਗੁਰ ਕੀ ਮਹਿਮਾ ਪ੍ਰਗਟਾਏ, ਜਿਹੜਾ ਸਲੋਕ ਗੁਰੂ ਕੀ ਮਹਿਮਾ ਬੜਾ ਪ੍ਰਗਟ ਕਰ ਰਿਹਾ ਹੈ। ਸੁਣੋ ਸਿੱਖ ਚਿੱਤ ਕਰ ਸਾਵਧਾਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਚਿੱਤ ਨੂੰ ਐਨ ਸਾਵਧਾਨ ਕਰਕੇ ਸਤਰਕ ਹੋ ਕੇ ਉਹ ਸੁਣੋ ਤੁਸੀਂ ਸਲੋਕ। ਸ੍ਰੀ ਸਤਿਗੁਰੂ ਜੋ ਕੀਨ ਬਖਾਨ, ਜੋ ਵੀ ਸੁਭਾਏ ਮਨ, ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਦੁਸ਼ਟਾਂ ਦੇ ਸੰਬੰਧ ਵਿੱਚ ਇੱਕ ਸਲੋਕ ਕਥਨ ਕੀਤਾ ਸੀ। ਸਲੋਕ ਮਹੱਲਾ ਚੌਥਾ, ਮਲ ਜੂਈ ਭਰਿਆ ਨੀਲਾ ਕਾਲਾ ਖਿਲੋਦੜਾ, ਖਿਦੋਦੜਾ ਇਸ ਤਰ੍ਹਾਂ ਧੱਦਾ ਲੱਗਿਆ ਹੋਇਆ, ਥੋੜਾ ਜਿਹਾ ਦੱਬ ਕੇ ਬੋਲਣਾ ਹੈ। ਆ ਹੁਣ ਜਿਵੇਂ ਉੱਥੇ ਫਰਿਆਦ ਕਰਨ ਦਾ ਢੰਗ ਸੀ ਨਾ, ਤਰੀਕਾ ਸੀ, ਜਿਹਦੀ ਫਰਿਆਦ ਪੁਕਾਰ ਸੁਣੀ ਨਹੀਂ ਜਾਂਦੀ ਸੀ, ਫਿਰ ਉਹ ਇਸ ਤਰ੍ਹਾਂ ਦਾ ਕਰਦਾ ਹੁੰਦਾ ਸੀ ਵੀ ਉਹ ਫਿਰ ਨੀਲੀਆਂ ਅਤੇ ਕਾਲੀਆਂ ਜਿਹੀਆਂ ਟਾਕੀਆਂ ਜਿਹੀਆਂ ਲੈ ਕੇ ਨਾ, ਲੀਰਾਂ ਲੂਰਾਂ ਜਿਹੀਆਂ ਲੈ ਕੇ ਉਹਦਾ ਇੱਕ ਗੋਦੜਾ ਜਿਹਾ ਬਣਾ ਲੈਂਦਾ, ਚੁੱਲ੍ਹਾ ਜਿਹਾ ਬਣਾ ਲੈਂਦਾ, ਉਹ ਫਿਰ ਚੁੱਲ੍ਹਾ ਜਿਹਾ ਲੈ ਕੇ ਮੇਲਾ ਕਚੜਾ ਜਿਹਾ ਨਾ ਜੂਆਂ ਨਾਲ ਭਰਿਆ ਹੋਇਆ, ਅਤੇ ਫਿਰ ਉਹ ਜਾ ਕੇ ਪੁਕਾਰ ਪੁਕਾਰ ਕਰਦਾ ਹੁੰਦਾ ਸੀ, ਉਹ ਸੁਣ ਫਿਰ ਛੇਤੀ ਉਹਦੀ ਫਰਿਆਦ ਸੁਣ ਲਈ ਜਾਂਦੀ ਸੀ। ਇਹ ਹੁਣ ਗੇੜੇ ਕੱਢਦੇ ਹਟ ਗਏ, ਕਿਸੇ ਨੇ ਅਕਬਰ ਪਾਤਸ਼ਾਹ ਕੋਲ ਇਹਨਾਂ ਦੀ ਪੁਕਾਰ ਪਹੁੰਚਾਈ ਹੀ ਨਾ। ਅਖੀਰੀ ਫਿਰ ਇਹਨਾਂ ਨੇ ਤਰੀਕਾ ਇਹ ਵਰਤਿਆ ਸੀ ਵੀ ਮਹਿਲ ਅਤੇ ਜੂਆਂ ਨਾਲ ਭਰਿਆ ਹੋਇਆ ਨੀਲੀਆਂ ਅਤੇ ਕਾਲੀਆਂ ਟਾਕੀਆਂ ਦੇ ਨਾਲ ਜਿਹੜਾ ਬਣਾਇਆ ਹੋਇਆ ਖਦੋਲੜਾ ਜਿਹਾ ਸੀ, ਜੁੱਲਾ ਜਾਂ ਗੋਦੜਾ ਹੈ ਸੀ। ਤਿੰਨ ਬੇਮੁਖ ਬੇਮੁਖ ਨੋ ਪਾਇਆ, ਉਹ ਜਿਹੜੇ ਗੁਰੂ ਤੋਂ ਬੇਮੁਖ ਸੀ ਨਾ, ਜਿਹੜੇ ਇਹਦੇ ਨੌਕਰ ਚਾਕਰ ਜਾਂ ਇਹਦੇ ਭਤੀਜੇ ਪੁੱਤੂ ਜੇ, ਉਹਨਾਂ ਨੇ ਕਹਿੰਦਾ ਜਿਹੜਾ ਬੇਮੁਖ ਗੁਰੂ ਤੋਂ ਹੈ ਉਹ ਕੌਣ ਹੈ, ਇਹ ਗੋਂਦੇ ਦਾ ਜਿਹੜਾ ਮਤਵੰਨਾ ਪੁੱਤਰ ਇਹਦੇ ਬੇਮੁਖ ਦੇ ਕਹਿੰਦੇ ਗਲ ਵਿੱਚ ਪਾ ਦਿੱਤਾ ਹੈ। ਪਾਸ ਨਾ ਦੋਈ ਕੋਈ ਬਹਿਣ ਜਗਤ ਮਹਿ, ਹਾਂ ਕਹਿੰਦੇ ਸੰਸਾਰ ਦੇ ਵਿੱਚ ਕੋਈ ਵੀ ਕਹਿੰਦੇ ਇਹਨਾਂ ਨੂੰ ਕੋਲ ਨਹੀਂ ਬਹਿਣਾ ਦਿੰਦਾ ਹੈ। ਊਹ ਪੜ ਸਗਵੀ ਸਗਵੀ ਮਲ ਲਾਏ ਮਨ ਮੁਖ ਆਇਆ, ਜਦੋਂ ਦਰਬਾਰ ਵਿੱਚ ਗਏ ਉੱਥੋਂ ਵੀ ਛਿੱਤਰ ਪਰੇਟ ਹੋਈ ਹੈ, ਇਸ ਕਰਕੇ ਕੋਈ ਸੰਸਾਰ ਵਿੱਚ ਉਹਨਾਂ ਨੂੰ ਕੋਲ ਨਹੀਂ ਬਹਿਣ ਦਿੰਦਾ, ਜਿੱਧਰ ਜਾਂਦੇ ਦੁਰ ਦੁਰ ਕਰਦੇ ਹੈ। ਗੂਹ ਪੜ ਸਕਵੀ ਮਲ ਲਾਏ, ਕਹਿੰਦੇ ਗੰਦਗੀ ਪੈਂਦੀ ਹੈ, ਗੰਦ ਚੁੱਕ ਚੁੱਕ ਸੁੱਟਦੇ ਹੋਰ, ਸਕਵੀ ਮਲ ਲਾਏ, ਸਕਵੀ ਨਨ ਬਹੁਤੀ ਮਹਿਲ, ਜ਼ਿਆਦਾ ਮਹਿਲ ਲਾ ਕੇ ਜਿਹੜੇ ਮਨਮੁਖ ਆਏ ਹੈ। ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ, ਹੋਰ ਜਿਹੜੇ ਪਰਾਏ ਸਨ ਜਾਣੀ ਦੂਸਰੇ ਸਨ, ਇਹਨਾਂ ਦੇ ਨਹੀਂ ਸੀ, ਉਹਨਾਂ ਨੇ ਜਿਹੜਾ ਕਹਿੰਦੇ ਪ੍ਰੇਰ ਕੇ ਗੁਰੂ ਕੀ ਨਿੰਦਿਆ ਕਰਕੇ, ਚੁਗਲੀਆਂ ਕਰਕੇ, ਗੁਰੂ ਤੋਂ ਬੇਮ ਕਰਕੇ ਦਿੱਲੀ ਵਾਲੇ ਇਹਨਾਂ ਨੂੰ ਭੇਜਿਆ ਸੀ ਭਰਾਇਆਂ ਨੇ ਦੂਸਰਿਆਂ ਨੇ, ਉੱਥੇ ਮੋਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਤੁਸੀਂ ਜਾ ਕੇ ਉੱਥੇ ਦਰਬਾਰ ਵਿੱਚ ਪੁਕਾਰ ਕਰੋ, ਫਿਰ ਗੁਰੂ ਅਮਰਦਾਸ ਸਾਹਿਬ ਨੂੰ ਬੁਲਾਉਣਗੇ, ਡੰਡ ਦੇਣਗੇ, ਰੁਪਈਏ ਮਿਲਣੋ। ਭਰਾਇਆਂ ਨੇ ਚੁੱਕ ਕਰਕੇ, ਨਿੰਦਿਆ ਕਰਕੇ, ਚੁਗਲੀਆਂ ਕਰਕੇ, ਗੁਰੂ ਤੋਂ ਬੇਮੁਖ ਕਰਕੇ ਬਣਾ ਕੇ ਭੇਜਿਆ। ਉੱਥੇ ਵੀ ਕਹਿੰਦੇ ਪਾਤਸ਼ਾਹ ਦਰਬਾਰ ਵਿੱਚ ਦੋਹਾਂ ਬੇਮੁਖਾਂ ਦਾ, ਜਿਹੜਾ ਗੋਂਦੇ ਦਾ ਮਤਵੰਨਾ ਪੁੱਤਰ ਸੀ ਅਤੇ ਹੋਰ ਜਿਹੜੇ ਕੋਈ ਭਤੀਜੇ ਭਤੂਜੇ ਨੌਕਰ ਚਾਕਰ ਸੀ, ਸਾਰਿਆਂ ਦਾ ਕਹਿੰਦੇ ਮੂੰਹ ਕਾਲਾ ਕਰਾਇਆ ਹੈ। ਤੜ ਸੁਣਿਆ ਸਬਦ ਜਗਤ ਵਿੱਚ ਭਾਈ, ਤਰਕ ਦੇਖ ਕੇ ਬੜੀ ਛੇਤੀ ਕਹਿੰਦੇ ਹੇ ਭਾਈ, ਸਾਰੇ ਸੰਸਾਰ ਦੇ ਵਿੱਚ ਸੁਣਿਆ ਗਿਆ ਬੇਮੁਖ ਸਣ ਨਿਫਰੈ ਪੌਲੀ ਪਾਉਂਦੀ। ਜਿਹੜਾ ਬੇਮੁਖ ਹੈ ਨਾ, ਉਹ ਗੋਂਦੇ ਦਾ ਮਤਵੰਨਾ ਪੁੱਤਰ ਸਣੇ ਆਪਣੇ ਨੌਕਰ ਦੇ ਨਪੌਲੀ ਪਾਉਂਦੀ, ਕਹਿੰਦੇ ਛਿੱਤਰ ਪਰੇਡ ਪੈਂਦੀ, ਛਿੱਤਰ ਪਰੇਡ ਹੁੰਦੀ ਹੋਈ ਜੁੱਤੀਆਂ ਪੈਂਦੀਆਂ ਹੋਇਆ ਹਾਵਾ ਹੋਏ ਕੈ ਉੱਠ ਘਰ ਆਇਆ। ਤਰਕ ਦੇ ਕੇ ਸਾਰੇ ਸੰਸਾਰ ਦੇ ਵਿੱਚ ਹੋਇਆ ਵੀ ਪਾਤਸ਼ਾਹ ਦਰਬਾਰ ਵਿੱਚ ਕਹਿੰਦੇ ਬੇਮੁਖਾਂ ਨੂੰ ਨੌਕਰਾਂ ਸਮੇਤ ਛਿੱਤਰ ਪਰੇਡ ਪੈਂਦਿਆਂ ਹੋਇਆ ਛਿੱਥਾ ਹੋ ਕੇ ਹੁਣ ਉੱਠ ਕੇ ਘਰ ਆ ਗਿਆ ਹੈ। ਅੱਗੇ ਸੰਗਤੀ ਕੁੜਮੀ ਬੇਮੁਖ ਰਲ ਰਲ ਨਾ ਮਿਲੇ। ਅੱਗੇ ਜਿਹੜੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਨ, ਹੋਰ ਜਿਹੜੇ ਕੋਈ ਇਹਨਾਂ ਦੇ ਕੁੜਮ ਸਨ, ਇਹ ਕਹਿੰਦੇ ਗੁਰੂ ਤੋਂ ਬੇਮੁਖ ਹੋ ਕੇ ਉਹਨਾਂ ਵਿੱਚ ਵੀ ਰਲਣਾ ਨਹੀਂ ਮਿਲਦਾ ਹੈ, ਕਿਉਂਕਿ ਗੁਰੂ ਜਿਹੜੇ ਕੁੜਮ ਸੀ ਉਹ ਵੀ ਗੁਰੂ ਮਹਾਰਾਜ ਦੀ ਸੰਗਤ ਕਰਨ ਵਾਲੇ ਸੀ, ਸ਼ਰਧਾਲੂ ਸੀ, ਉਹ ਕੁੜਮ ਨੂੰ ਵੀ ਆਪਣੇ ਵਿੱਚ ਰਹਿੰਦੇ, ਉਹ ਵੀ ਕਹਿੰਦੇ ਨਿਕਲੋ ਇੱਥੇ ਨਾ ਆਓ। ਅਤੇ ਸੰਗਤਾਂ ਵਿੱਚ ਜਿਹੜੇ ਜਾਂ ਕੁੜਮ ਜਿਹੜੇ ਸਨ, ਉਹ ਗੁਰੂ ਕੇ ਸੰਗਤੀ ਸੰਗਤ ਕਰਨ ਵਾਲੇ ਸੀ, ਇਸ ਕਰਕੇ ਆਪਣੇ ਕੁੜਮਾਂ ਦੇ ਕੋਲ ਵੀ ਬੇਮੁਖ ਨੂੰ ਰਲਣਾ ਨਹੀਂ ਮਿਲਦਾ, ਬਹਿਣਾ ਨਹੀਂ ਮਿਲਦਾ, ਉਹ ਨਹੀਂ ਵਿੱਚ ਬਣਦੇ ਦੇ ਹਨ। ਤਾਂ ਬਹੁਟੀ ਭਤੀਜੀ ਫਿਰ ਆਣ ਘਰ ਪਾਇਆ। ਫਿਰ ਕਹਿੰਦੇ ਜਿਹੜੀ ਇਹਦੀ ਬਹੁਟੀ ਸੀ ਨਾ, ਘਰ ਵਾਲੀ ਸੀ ਉਹਨੇ, ਅਤੇ ਹੋਰ ਜਿਹੜੀ ਇਹਦੀ ਭਤੀਜੀ ਸੀ ਉਹਨੇ ਲਿਆ ਕੇ ਕਹਿੰਦੇ ਘਰ ਵਿੱਚ ਪਾਇਆ ਸੀ। ਬਹੁਟੀ ਅਤੇ ਭਤੀਜੇ ਨੇ ਜਾਂ ਭਤੀਜ ਨੂੰਹ ਨੇ ਇਹ ਫਿਰ ਲਿਆ ਕੇ ਘਰ ਵਿੱਚ ਪਾਇਆ ਸੀ, ਜਾਂ ਭਤੀਜੀ ਦਾ ਅਰਥ ਭਤੀਜਿਆਂ ਨੇ ਵੀ ਕਰ ਲੈਂਦੇ ਆ। ਵੋਟੀ ਅਤੇ ਭਤੀਜਿਆਂ ਨੇ ਕਹਿੰਦੇ ਫਿਰ ਲਿਆ ਕੇ ਘਰ ਵਿੱਚ ਜਾ ਸੁੱਟਿਆ ਪਾਇਆ ਸੀ। ਹਲਤ ਪਲਤ ਦੋਵੇਂ ਗਏ। ਉਹ ਕਹਿੰਦੇ ਜਿਹੜਾ ਗੋਂਦੇ ਦਾ ਮਤਵੰਨਾ ਪੁੱਤਰ ਸੀ ਉਹਦੇ ਦੋਵੇਂ ਪਰਲੋਕ ਲੋਕ ਪਰਲੋਕ ਦੇ ਸੁੱਖ ਚਲੇ ਗਏ। ਨਿਤ ਭੁੱਖਾ ਕੂਕਾ ਤਿਹਾਇਆ। ਜਿਸ ਕਰਕੇ ਘਰੇ ਕੋਈ ਇਹਨੂੰ ਪੁੱਛਦਾ ਨਹੀਂ ਹੈ, ਗਾਲਾਂ ਦਿੰਦੇ ਹਮੇਸ਼ਾ, ਕਹਿੰਦੇ ਭੁੱਖਾ ਤੇ ਤਿਹਾਇਆ, ਕੂਕਾਂ ਮਾਰਦਾ, ਦਵਾਈਆਂ ਪਾਉਂਦਾ ਹੈ। ਧੰਨ ਧੰਨ ਸਵਾਮੀ ਕਰਤਾ ਪੁਰਖ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਕਰਤਾ ਪੁਰਖ ਵਾਹਿਗੁਰੂ, ਧੰਨ ਹੈ ਧੰਨ ਹੈ ਜੋ ਸਵਾਮੀ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਜਿਸ ਨੇ ਅਕਬਰ ਪਾਤਸ਼ਾਹ ਦੀ ਰਸਨਾ ਤੇ ਬਹਿ ਕੇ ਨਾ ਆਪ ਸੱਚ ਦਾ ਨਿਆਂ ਕਰਾਇਆ, ਇਹਨਾਂ ਦੀ ਬੇਮੁਖਾਂ ਦੀ ਚੰਗੀ ਤਰ੍ਹਾਂ ਸੋਧ ਸੁਧਾਈ ਕੀਤੀ, ਚਾਟੇ ਛਕਵਾਏ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜੋ ਪੂਰੇ ਗੁਰੂ ਅਮਰਦਾਸ ਸਾਹਿਬ ਜੋ ਉਹਨਾਂ ਦੀ ਨਿੰਦਿਆ ਕਰਦਾ ਹੈ, ਸੋ ਸੱਚੇ ਮਾਰ ਪਚਾਇਆ। ਸੱਚੇ ਵਾਹਿਗੁਰੂ ਨੇ ਮਾਰ ਕੇ ਕਹਿੰਦੇ ਖਪਾ ਦਿੱਤਾ, ਜਿਵੇਂ ਆ ਖਪਾ ਦਿੱਤੇ। ਇਹੋ ਅੱਖਰ ਤਿੰਨ ਆਖਿਆ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਿਹੜਾ ਅੱਖਰ ਉਪਦੇਸ਼ ਹੈ, ਹੁਕਮ ਹੈ, ਵਾਹਿਗੁਰੂ ਗੁਰੂ ਨੇ ਕਹਿੰਦੇ ਆਖਿਆ ਹੈ, ਕਿਹਾ ਹੈ। ਜਿਨ ਜਗਤ ਸਭ ਅਪਾਇਆ। ਜਿਸ ਪਰਮੇਸ਼ਰ ਨੇ ਸਾਰਾ ਕਹਿੰਦੇ ਸੰਸਾਰ ਪੈਦਾ ਕੀਤਾ, ਉਸਨੇ ਅੱਖਰ ਕਹਿੰਦੇ ਆਖਿਆ, ਹੁਕਮ ਕਰਿਆ ਹੈ, ਵਾਹਿਗੁਰੂ ਦਾ ਕਿਹਾ ਹੋਇਆ ਸੀ, ਤੁਹਾਨੂੰ ਸੁਣਾਇਆ ਹੈ। ਚੌਪਈ ਰਹਿ ਗਯੋ ਬਾਲਕ ਏਕ ਪਿਛਾਰੀ। ਕਹਿੰਦੇ ਇੱਕ ਜਿਹੜਾ ਬੱਚਾ ਹੈ ਨਾ, ਕਹਿੰਦੇ ਉਹ ਸਿਰਫ ਕੱਲਾ ਰਹਿ ਗਿਆ ਹੈ ਪਿੱਛੇ। ਗੋਂਦੇ ਕੀ ਤਰੇ ਗੁਰੂ ਅਗਾਰੀ। ਜਿਹੜੇ ਗੋਂਦੇ ਦੇ ਘਰ ਵਾਲੀ ਸੀ ਉਹ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵੀ ਚੱਲ ਕੇ ਆਈ ਹੈ। ਪਛਤਾਵਤ ਕਰ ਜੋਰ ਬਖਾਨੀ। ਪਛਤਾਵਾ ਕਰਦਿਆਂ ਉਸਨੇ ਹੱਥ ਜੋੜ ਕੇ ਕਿਹਾ ਹੈ, ਇਹ ਸਭ ਮੰਦ ਨਾ ਮਹਿਮਾ ਜਾਣੀ। ਮਹਾਰਾਜ ਜਿੰਨੇ ਨੌਕਰ ਚਾਕਰ ਸੀ, ਜਿੰਨੇ ਸੰਤਾਨ ਦੇ ਜੀ ਸੀ, ਸਾਰੇ ਭੈੜੀ ਮਤ ਵਾਲੇ, ਇਹਨਾਂ ਨੇ ਆਪ ਜੀ ਦੀ ਮਹਿਮਾ ਨਹੀਂ ਸਮਝੀ। ਤੁਮ ਪ੍ਰਤਾਪ ਤੇ ਇਹੋ ਸਭ ਹੋਏ, ਤੁਹਾਡੇ ਮਹਾਰਾਜ ਪ੍ਰਤਾਪ ਕਰਕੇ ਇਹਨਾਂ ਦਾ ਬੁਰਾ ਹਾਲ ਹੋ ਗਿਆ ਹੈ। ਪਰੀ ਅਵਗਿਆ ਤੁਮ ਸਭ ਖੋਏ, ਜਿਵੇਂ ਤੁਹਾਡੀ ਨਰਾਦਰੀ ਕੀਤੀ, ਵਿਰਵੀ ਕੀਤੀ ਸੀ, ਸਾਰੇ ਖੋਤੇ ਨਾਸ ਕਰਤੇ। ਰਹੇ ਓ ਬਾਲ ਇਹੋ ਅਬ ਹੈ ਪਿਛਾਰੀ, ਹੁਣ ਮਾਰਾ ਇਹ ਬੱਚਾ ਇੱਕ ਪਿੱਛੇ ਰਹਿ ਗਿਆ, ਉਹ ਵੀ ਪੇਟ ਵਿੱਚ ਹੈ। ਰਾਖੋ ਕਿਰਪਾ ਕਰੋ ਸੁਖਕਾਰੀ, ਮਾਰਾ ਉਹ ਬੱਚਾ ਤਾਂ ਤੁਸੀਂ ਮਾਰਾ ਰੱਖੋ, ਨਾ ਮਰੇ, ਇਸ ਤਰ੍ਹਾਂ ਸੁਖੀ ਕਰ ਦਿਓ ਸਾਨੂੰ। ਤਿੰਨੋ ਕਰਿਓ ਜਸ ਤਸ ਫਲ ਪਾਇਓ। ਉਹ ਜਿਹੜੇ ਬੇਮੁਖ ਜੇ ਸਨ, ਜਿਵੇਂ ਉਹਨਾਂ ਨੌਕਰਾਂ ਚਾਕਰਾਂ ਭਤੀਜਿਆਂ ਨੇ ਮਾੜਾ ਕੀਤਾ ਸੀ, ਉਹੇ ਜਿਹਾ ਫਲ ਪਾ ਲਿਆ, ਮਰਮ ਖਪ ਗਏ। ਅਬ ਰਾਵਰ ਕੀ ਸਰਨੀ ਆਇਓ, ਹੁਣ ਮਾਰਾ ਮੈਂ ਆਪ ਜੀ ਦੀ ਸ਼ਰਨ ਵਿੱਚ ਚੱਲ ਕੇ ਆਏ, ਬੱਚਾ ਵੀ ਆਇਆ ਹੈ। ਸੰਤ ਪ੍ਰਸੰਨ ਸਦਾ ਉਪਕਾਰੀ, ਕਿਉਂਕਿ ਜਿਹੜੇ ਸਾਧੂ ਸੰਤ ਤਾਂ ਪ੍ਰਸੰਨ ਰਹਿੰਦੇ ਆ, ਸਦਾ ਪਰਪਕਾਰ ਕਰਦੇ ਆ। ਕਰ ਹੈ ਬੁਰੇ ਕੋ ਭਲਾ ਵਿਚਾਰੀ, ਹਾਏ ਸਾਧੂ ਸੰਤ ਦੇ ਲੱਛਣ ਹੈ ਵੀ ਵਿਚਾਰ ਕੇ ਬਿਨਾਂ ਬੁਰਾ ਕਰਦਾ, ਉਹਦਾ ਵੀ ਉਹ ਭਲਾ ਹੀ ਕਰਦੇ ਹੁੰਦੇ। ਸੁਣ ਪ੍ਰਭ ਨੇ ਕਰਨਾ ਕਰ ਰੱਖਿਓ, ਹਾਏ ਇਸ ਤਰ੍ਹਾਂ ਮਾਤਾ ਤੋਂ ਸੁਣ ਕੇ ਕਿਰਪਾ ਕਰਕੇ ਉਹ ਬੱਚੇ ਨੂੰ ਮਾਰਾ ਨੇ ਜਿਉਂਦਾ ਰੱਖਿਆ। ਇਸ ਤੇ ਬੰਸ ਬ੍ਰਿਧਾ ਤਬ ਭਾਖਿਓ, ਬਚਨ ਕਹਿ ਦਿੱਤਾ, ਚੰਗਾ ਮਾਤਾ ਏ ਬੱਚੇ ਤੋਂ ਤੁਹਾਡੀ ਅੰਸ ਵਸ ਵੱਧ ਜਾਏਗੀ, ਇਹ ਨਹੀਂ ਮਰੇਗਾ। ਭਾਈ ਪ੍ਰਸੰਨ ਸੋ ਗ੍ਰਹਿ ਕੋ ਗਈ, ਇਸ ਤਰ੍ਹਾਂ ਕਹਿੰਦੇ ਮਾਤਾ ਪ੍ਰਸੰਨ ਹੋ ਗਈ, ਸੁਣ ਕੇ ਘਰ ਵੱਲ ਨੂੰ ਚਲੀ ਗਈ। ਕਰੀ ਅਵਗਿਆ ਸੋ ਬਖਸ਼ਈ, ਜਿਹੜੀ ਇਹਨਾਂ ਨੇ ਭੁੱਲ ਗਲਤੀ ਕੀਤੀ ਸੀ, ਉਹ ਮਾਂ ਨੇ ਜਾ ਕੇ ਸਾਰੀ ਬਖਸ਼ਾਈ, ਮੁਆਫ ਕਰਾਈ। ਇਸ ਤਰ੍ਹਾਂ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਵਿੱਚ ਜੋਗੋਂ ਦੇ ਚੌਧਰੀ ਦੇ ਅੱਗੇ ਜਿਹੜੇ ਕੋਈ ਭਤੀਜੇ ਸਨ, ਹੋਰ ਨੌਕਰ ਚਾਕਰ ਸਨ, ਇਹ ਜਿਹੜਾ ਮਤਵੰਨਾ ਪੁੰਦਰ ਸੀ, ਬੇਮੁਖ ਹੋ ਕੇ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਮਾਇਆ ਕਰਕੇ ਇਹਨਾਂ ਨੇ ਰਗੜਾ ਝਗੜਾ ਕੀਤਾ, ਉੱਧਰ ਪੁਕਾਰਾਂ ਕੀਤੀਆਂ, ਜਿਵੇਂ ਬੁਰਾ ਹਾਲ ਹੋਇਆ ਹੈ, ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਸਲੋਕ ਨਾਲ ਚਾਰਨ ਕਰਕੇ ਦਰਸਾਇਆ। ਉਹ ਆਪਾਂ ਸਾਰਾ ਪ੍ਰਸੰਗ ਰਲ ਮਿਲ ਕੇ ਅੱਜ ਸੁਣਿਆ ਹੈ, ਸਮਾਂ ਪੂਰੀ ਜਾ ਰਿਹਾ ਹੈ, ਇੱਥੇ ਹੀ ਆਪਾਂ ਸਮਾਪਤੀ ਕਰੀਏ। ਇਸ ਸੰਬੰਧ ਵਿੱਚ ਹੋਰ ਵੀ ਗੁਰੂ ਰਾਮਦਾਸ ਸਾਹਿਬ ਜੀ ਰਸਨਾ ਤੋਂ ਉਚਾਰਨ ਕੀਤੇ ਕੁਝ ਸਲੋਕ ਹਨ ਜੋ ਗੌੜੀ ਰਾਗ ਵਿੱਚ ਆਉਂਦੇ ਹਨ, ਕੁਝ ਪੌੜੀਆਂ ਵੀ ਆਉਂਦੀਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਗੌੜੀ ਰਾਗ ਵਿੱਚ, ਕੁਝ ਹੋਰ ਥਾਵਾਂ ਵਿੱਚ ਵੀ ਬਾਣੀ ਵਿੱਚ ਇਹ ਇਸ਼ਾਰੇ ਆਉਂਦੇ ਹਨ। ਜਿਹੜੇ ਵੀ ਗੁਰੂ ਘਰ ਦੇ ਨਿੰਦਕ ਆ, ਉਹਨਾਂ ਦੇ ਨਾਲ ਇਉਂ ਹੀ ਹੁੰਦਾ ਹੈ, ਬੁਰਾ ਹਾਲ ਹੀ ਹੁੰਦਾ ਹੈ। ਇਹ ਪ੍ਰਸੰਗ ਜਿਵੇਂ ਜਿਵੇਂ ਆਏਗਾ ਆਪਾਂ ਅੱਗੇ ਸੁਣ ਕੇ ਲਹਾ ਲਵਾਂਗੇ। ਹੁਣ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ। ਸੁਣ ਪ੍ਰਭ ਨੇ ਕਰਨਾ ਕਰ ਰੱਖਿਓ, ਇਸ ਤੇ ਬੰਸ ਬ੍ਰਿਧਾ ਤਬ ਭਾਖਿਓ। ਭਾਈ ਪ੍ਰਸੰਨ ਸੋ ਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।